ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀ ਚੌਪਈ ਕਰਹੁ ਮਨੋਰਥ ਪੂਰਨ ਤਿਸਕੋ ਪਦ ਪੰਕਜ ਮਹਿ ਪ੍ਰੇਮੰ ਜਿਸਕੋ ਜਉ ਸੁਕਤਾ ਸਾਗਰ ਪਰ ਤਰਹੀ ਸ਼ਾਂਤ ਬੂੰਦ ਤਿਹ ਮੁਖ ਮਹਿ ਪਰਹੀ ਕਰਹੁ ਮਨੋਰਥ ਪੂਰਨ ਤਿਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਅਤੇ ਬਖਸ਼ਿਸ਼ ਨਾਲ ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਚਮਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਜ਼ਮਾਂ ਵਿੱਚ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਕੀਰਤਨ ਹੋ ਰਿਹਾ ਸੀ, ਸਰਵਣ ਕਰਕੇ ਲਾਹੇ ਲੈ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਵਿੱਚ ਪ੍ਰਸੰਗ ਚੱਲ ਰਿਹਾ ਹੈ, ਲੜੀਵਾਰ ਵਿੱਚ ਆਪਾਂ ਸਰਵਣ ਕਰ ਰਹੇ ਹਾਂ ਅਤੇ ਭੈਣਤੀ ਲਾਹੇ ਹਾਸਲ ਕਰ ਰਹੇ ਹਾਂ, ਜਿਸ ਤਰ੍ਹਾਂ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਦੀ ਆਗਿਆ ਇਜਾਜ਼ਤ ਲੈ ਕੇ ਅਮਨਾਬਾਦ ਤੋਂ ਚੱਲਦਾ ਹੋਇਆ ਆਪਣੇ ਜਨਮ ਨਗਰ ਰਾਏਭੋਏ ਦੀ ਤਲਵੰਡੀ ਵਿੱਚ ਪੁੱਜਿਆ। ਕਾਲੂ ਜੀ ਨੂੰ ਪਤਾ ਲੱਗਿਆ, ਸੁਣ ਕੇ ਬੁਲਾਇਆ। ਜਦੋਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਤੋਂ ਹੁਣ ਅਮਨਾਬਾਦ ਚਲੇ ਗਏ ਹੈ ਅਤੇ ਫਕੀਰਾਂ ਵਾਲਾ ਭੇਖ ਜਾ ਉਤਾਰ ਲਿਆ ਹੈ, ਫਿਰ ਨਾਦ ਨਾਨੇ ਨਾਲ ਬਹੁਤ ਲੜਿਆ ਪਿੜਿਆ ਹੈ। ਪਰ ਮਰਦਾਨਾ ਕਹਿ ਰਿਹਾ ਵੀ ਕਾਲੂ ਤੇਰੀ ਤਾਂ ਕੋਲ ਉਧਰ ਗਈ ਹੈ, ਤੂੰ ਤਾਂ ਭਾਗਾਂ ਵਾਲਾ ਹੈ, ਮੈਂ ਤਾਂ ਸਮਝਣਾ ਗੁਰੂ ਨਾਨਕ ਸਾਹਿਬ ਤੇਰੇ ਘਰੇ ਖੁਦਾ ਹੀ ਬਣ ਕੇ ਰੂਪ ਧਾਰ ਕੇ ਆ ਗਿਆ ਹੈ। ਪਰ ਉਸ ਨੂੰ ਉਲਟਾ ਬੋਲਿਆ ਹੈ, ਇਸੇ ਤਰ੍ਹਾਂ ਹੀ ਉਹ ਸਾਰਾ ਪ੍ਰਸੰਗ ਆਪਾਂ ਸੁਣੀ ਲਿਆ ਕੱਲ, ਜੋ ਉਲਟ ਪੁਲਟ ਵਿਅਸ ਅਗਿਆਨਤਾ ਵਿੱਚ ਬੋਲਿਆ ਚੱਲਿਆ, ਫਿਰ ਇਸੇ ਤਰ੍ਹਾਂ ਜਦੋਂ ਰਾਏ ਪਲਾੜ ਨੂੰ ਪਤਾ ਚੱਲਿਆ, ਮਰਦਾਨੇ ਜੀ ਨੂੰ ਬੁਲਾਇਆ ਉਸਨੇ ਵੀ, ਅਤੇ ਸਾਰੀ ਸੁੱਖ ਸਾਂਦ ਰਾਜੀ ਖੁਸ਼ੀ ਪੁੱਛੀ ਨਾਲ ਕਿਹਾ, ਮਰਦਾਨੇ ਨੇ ਵੀ, ਸਤਿਗੁਰੂ ਤੈਨੂੰ ਬਹੁਤ ਯਾਦ ਕਰ ਰਹੇ ਹੈ, ਬਹੁਤ ਤੇਰੀ ਸਿਫਤ ਕਰ ਰਹੇ ਹੈ। ਇਹ ਕਹਿਣ ਲੱਗਾ ਵੀ ਮਰਦਾਨੇ, ਜੇ ਗੁਰੂ ਮਹਾਰਾਜ ਨੂੰ ਲਿਆ ਕੇ ਇੱਥੇ ਮੈਨੂੰ ਦਰਸ਼ਨ ਕਰਾ ਦੇਵੇਂ, ਸਾਰੀ ਜ਼ਿੰਦਗੀ ਤੇਰਾ ਮੈਂ ਅਹਿਸਾਨ ਨਹੀਂ ਭੁੱਲਾਂਗਾ, ਕਿਉਂਕਿ ਹੁਣ ਬਿਰਧ ਸਰੀਰ ਹੋ ਗਿਆ, ਉਮਰ ਵੱਡੀ ਹੋ ਗਈ ਹੈ, ਸਰੀਰ ਵਿੱਚ ਬਲ ਨਹੀਂ ਰਿਹਾ ਹੈ, ਮਹਾਰਾਜ ਕੋਲ ਤਾਂ ਹੁਣ ਮੈਥੋਂ ਜਾ ਨਹੀਂ ਹੁੰਦਾ ਹੈ, ਤੂੰ ਇਹ ਪਰਉਪਕਾਰ ਕਰ। ਮਰਦਾਨੇ ਨੇ ਕਿਹਾ ਵੀ ਹਾਂ, ਮੈਂ ਚੱਲਿਆ ਤਾਂ ਜਾਵਾਂਗਾ, ਪਰ ਜੇ ਭਾਈ ਬਾਲਾ ਜੀ ਮੇਰੇ ਨਾਲ ਜਾਣ, ਫਿਰ ਦੋਵੇਂ ਬੇਨਤੀ ਕਰਾਂਗੇ, ਫਿਰ ਸਤਿਗੁਰੂ ਜ਼ਰੂਰ ਮੰਨ ਲੈਣਗੇ। ਭਾਈ ਬਾਲਾ ਜੀ ਸੁਲਤਾਨਪੁਰ ਤੋਂ ਪਹਿਲਾਂ ਹੀ ਆਏ ਹੋਏ ਸੀ ਇੱਥੇ, ਇਹਨਾਂ ਨੂੰ ਵੀ ਬੁਲਾ ਕੇ ਰਾਏ ਬੁਲਾਰ ਨੇ ਬੇਨਤੀ ਕਰੀ, ਤੁਸੀਂ ਦੋਵੇਂ ਜਾਓ। ਜਿਵੇਂ ਭਾਈ ਮਰਦਾਨਾ, ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਇਹ ਮਨਾਦਬਾਦ ਪਹੁੰਚੇ, ਸਾਰੀ ਰਾਜੀ ਖੁਸ਼ੀ ਦੱਸੀ, ਫਿਰ ਰਾਏ ਬੁਲਾਰ ਵੱਲੋਂ ਬੇਨਤੀ ਕਰ ਦਿੱਤੀ ਕਿ ਮਹਾਰਾਜ ਆਪ ਜੀ ਨੇ ਦਰਸ਼ਨ ਕਰਿਆ ਚਾਹੁੰਦਾ, ਅਤੇ ਉਹਨੇ ਦੋਵੇਂ ਹੱਥਾਂ ਚਰਨਾਂ 'ਤੇ ਆਪ ਜੀ ਨੂੰ ਨਮਸਕਾਰ ਕੀਤੀ ਹੈ। ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਹਾਂ, ਜਿਹੜਾ ਇਹ ਰਾਏ ਬੁਲਾਰ ਹੈ ਉਹ ਸਾਡਾ ਬਹੁਤ ਪ੍ਰੇਮੀ ਪਿਆਰਾ ਹੈ, ਇਸੇ ਤਰ੍ਹਾਂ ਫਿਰ ਜਿਵੇਂ ਆਪ ਵਿਚਾਰ ਰਹੇ ਹਨ ਵੀ ਜੇ ਚਲੇ ਗਏ ਜਿਹੜਾ ਪਿਤਾ ਉਹ ਲੜਾਈ ਪੜ੍ਹਾਈ ਕਰੂਗਾ, ਕੋਲ ਬੋਲੂਗਾ, ਉਹ ਜਿਵੇਂ ਆਪ ਸਾਰੀਆਂ ਚਿੰਤਾ ਫਿਕਰਾਂ ਨੂੰ ਮਿਟਣ ਵਾਲੇ ਆਪ ਚਿੰਤਾ ਕਰ ਰਹੇ ਹੈ ਵੀ ਹੁਣ ਕੀ ਕਰੀਏ। ਅਖੀਰ ਭਾਈ ਬਾਲੇ ਦੇ ਕਹਿਣ ਕਰਕੇ ਫਿਰ ਸਤਿਗੁਰੂ ਜੀ ਚੱਲਣ ਲਈ ਤਿਆਰੀ ਹੋ ਗਏ ਸਨ, ਜਿਸ ਤਰ੍ਹਾਂ ਆਪ ਜੀ ਏਮਨਾਬਾਦ ਤੋਂ ਚੱਲਦੇ ਹੋਏ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਆਪਾਂ ਸ੍ਰੀ ਨਨਕਾਣਾ ਸਾਹਿਬ ਕਰਕੇ ਕਹਿੰਦੇ ਹਾਂ, ਇੱਥੇ ਆਏ, ਭਾਈ ਬਾਲਾ ਜੀ ਦੇ ਖੂਹ ਦੇ ਉੱਪਰ ਟਿਕੇ, ਇੱਥੇ ਆਪ ਜੀ ਦੇ ਦਰਸ਼ਨ ਦਾਰ ਮਾਤਾ ਤ੍ਰਿਪਤਾ ਜੀ ਕਰਨ ਆਏ, ਚਾਚਾ ਲਾਲੂ ਅਤੇ ਕਾਲੂ ਵੀ ਆਇਆ, ਜਿਵੇਂ ਆਪੋ ਵਿੱਚ ਹੀ ਬਚਨ ਵਿਲਾਸ ਹੋਏ। ਸਤਿਗੁਰੂ ਜੀ ਨੇ ਉਪਦੇਸ਼ ਦੇਣ ਲਈ ਆਪਣੇ ਮੁੱਖ ਤੋਂ ਜੋ ਗਿਆਨਮਈ ਬਚਨ ਕਹੇ, ਉਹ ਪ੍ਰਸੰਗ ਅੱਜ ਬੜੇ ਵਿਸਥਾਰ ਨਾਲ ਆ ਰਿਹਾ ਹੈ, ਉਹ ਜਿਵੇਂ ਜੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਕਰ ਹੋ ਮਨੋਰਥ ਪੂਰਨ ਤਿਸ ਕੋ। ਭਾਈ ਬਾਲਾ ਜੀ ਸਤਿਗੁਰਾਂ ਨੂੰ ਕਹਿ ਰਿਹਾ ਕਿ ਮਹਾਰਾਜ ਰਾਏ ਬਲੌਰ ਦਾ ਜਿਹੜਾ ਮਨ ਦਾ ਪੂਰਨ ਹੈ ਉਹ ਆਪ ਜੀ ਜ਼ਰੂਰ ਪੂਰਾ ਕਰ ਦਿਓ। ਪਦ ਪੰਕਜ ਮਹਿ ਪ੍ਰੇਮੰਗ ਜਿਸ ਕੋ। ਜਿਸ ਦਾ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬਹੁਤ ਪ੍ਰੇਮ ਪਿਆਰ ਲੱਗਾ ਹੋਇਆ ਹੈ। ਜੋ ਸੁਕਤਾ ਸਾਗਰ ਪਾਰ ਤਰਹੀ। ਸਤਿਗੁਰੂ ਜਿਸ ਤਰ੍ਹਾਂ ਜਿਹੜੀ ਸਿੱਪੀ ਹੁੰਦੀ ਨਾ ਜਦੋਂ ਸਮੁੰਦਰ ਉੱਪਰ ਤਰਦੀ ਹੈ, ਸਵਾਤ ਬੂੰਦ ਦੇਹ ਮੁਖ ਮਹਿ ਪਰਹੀ। ਬੱਦਲ ਦੀ ਬਾਰਿਸ਼ ਪੈਣ ਦੇ ਨਾਲ ਉਹਦੇ ਵਿੱਚੋਂ ਜਿਹੜੀ ਸਵਾਤੀ ਬੂੰਦ ਉਹ ਸੁੱਪੀ ਦੇ ਮੂੰਹ ਦੇ ਵਿੱਚ ਆ ਕੇ ਪੈਂਦੀ ਹੈ ਅਤੇ ਉਹ ਸਮੁੰਦਰ ਦੀ ਹੇਠਾਂ ਜਾ ਟਿਕਦੀ ਹੈ। ਇਸੇ ਤਰ੍ਹਾਂ ਮਹਾਰਾਜ ਜਿਹੜਾ ਰਾਏ ਬੁਲਾਰ ਦਾ ਬੁੱਧੀ ਉਹ ਸਿੱਪੀ ਵਾਂਗ ਹੈ, ਜਿਹੜਾ ਪ੍ਰੇਮ ਹੈ ਸਮੁੰਦਰ ਵਾਂਗ ਹੈ। ਇਸ ਤਰ੍ਹਾਂ ਇਹ ਬੁੱਧੀ ਰੂਪੀ ਸਿੱਪੀ ਪ੍ਰੇਮ ਦੇ ਸਮੁੰਦਰ ਉੱਪਰ ਤਰ ਰਹੀ ਹੈ। ਆਪ ਜੀ ਦੇ ਜਿਹੜੇ ਦਰਸ਼ਨ ਦੇ ਦਾਰ ਹੈ ਮਹਾਰਾਜ ਸੁਵੰਤੀ ਬੂੰਦ ਵਰਗੇ, ਜਦੋਂ ਉਹਦੇ ਮੂੰਹ ਵਿੱਚ ਪੈਣਗੇ ਆਪਦੇ ਦਰਸ਼ਨ ਹੋਣਗੇ। ਬੁੱਧੀ ਰੂਪੀ ਜਿਹੜੀ ਸਿੱਪੀ ਹੈ ਉਹਦੇ ਵਿੱਚ ਮਹਾਰਾਜ ਫਿਰ ਮੋਤੀ ਪੈਦਾ ਹੋ ਜਾਏ, ਗਿਆਨ ਪੈਦਾ ਹੋ ਜਾਏਗਾ, ਕਿਉਂ ਫਿਰ ਬੁੱਧੀ ਰੂਪੀ ਜਿਸ ਗਿਆਨ ਰੂਪੀ ਮੋਤੀ ਪੈਦਾ ਹੋਣ ਤੋਂ ਅੰਤਰਮੁਖ ਬਿਰਤੀ ਹੋਣ ਰੂਪ ਜਿਹੜੀ ਬੁੱਧੀ ਹੈ, ਬੁੱਧੀ ਰੂਪੀ ਸਿੱਪੀ ਉਹ ਫਿਰ ਸਥਿਤ ਹੋ ਜਾਏਗੀ। ਮਾਰਾ ਉਹਦੀ ਬੁੱਧੀ ਰੂਪੀ ਸੁੱਪੀ ਵਿੱਚ ਗਿਆਨ ਰੂਪੀ ਮਹਿਤਾ ਕਰਕੇ ਦਰਸ਼ਨ ਦੁਆਰ ਰੂਪੀ ਸਵਾਦ ਬੋਧ ਰਾਹੀਂ ਉਹਨੂੰ ਇਸ਼ਤ ਕਰੀਏ, ਅੰਤਰਮੁਖ ਕਰੀਏ ਜੀ। ਤਿਉਂ ਤੁਮ ਆਪਣਾ ਬਿਰਧ ਸੰਭਾਰੀ। ਇਸੇ ਤਰ੍ਹਾਂ ਮਹਾਰਾ ਆਪ ਜੀ ਆਪਣਾ ਜਿਹੜਾ ਬਿਰਧ ਹੈ, ਜਿੱਥੇ ਕੋਈ ਯਾਦ ਕਰੇ ਪਿਆਰਾ ਉੱਥੇ ਜਾ ਕੇ ਦਰਸ਼ਨ ਦੇਣੇ, ਨਿਹਾਲ ਕਰਨਾ, ਜੋ ਚਾਹੇ ਉਹਨੂੰ ਉਹੀ ਦੇਣਾ ਪਿਆਰੇ ਨੂੰ। ਇਹ ਆਪਣਾ ਪਰਨ ਸੰਭਾਲੀਏ ਜੀ। ਚੱਲ ਕਰ ਦਰਸ਼ਨ ਦੇਹ ਇੱਕ ਵਾਰੀ। ਤੁਹਾਡਾ ਪਿਆਰਾ ਰਾਏ ਬੁਲਾ ਦਰਸ਼ਨ ਕ ਮੰਗ ਰਿਹਾ ਹੈ, ਤੇ ਆਪ ਇੱਕ ਵਾਰੀ ਚੱਲ ਕੇ ਜ਼ਰੂਰ ਉਸਨੂੰ ਦਰਸ਼ਨ ਬਖਸ਼ ਦੇਵੋ ਜੀ। ਸੁਣ ਕਰ ਸ੍ਰੀ ਮੁਖ ਬਚਨ ਉਚਾਰੇ। ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਵਾਏ ਮਨ ਮੁਖ ਤੋਂ ਬਚਨ ਕਹੇ। ਕਾਲੂ ਕਰ ਹੀ ਕਲ ਹੈ ਨਿਹਾਰੇ। ਬਾਲਾ ਵੀ ਆਪਾਂ ਚੱਲ ਤਾਂ ਪੈਂਦੇ ਨਗਰੇ ਚ, ਰਾਏ ਬੁਲਾਰ ਨੂੰ ਵੀ ਮਿਲ ਪੈਂਦੇ, ਪਰ ਜਦ ਜਾਵਾਂਗੇ ਨਾ ਨਗਰ, ਫਿਰ ਜਿਹੜਾ ਕਾਲੂ ਹੈ ਨਾ ਸਾਨੂੰ ਆਇਆ ਵੇਖ ਕੇ, ਉਹ ਸਾਡੇ ਨਾਲ ਬੜੀ ਲੜਾਈ ਜੀ ਕਰੂਗਾ। ਮਿਲਣਾ ਰਾਏ ਜ਼ਰੂਰ ਰਹਿ ਜਾਏ। ਬਾਕੀ ਵੀ ਰਾਏ ਬੁਲਾਰ ਨੂੰ ਵੀ ਅਸੀਂ ਜਾ ਕੇ ਜ਼ਰੂਰ ਮਿਲਣਾ। ਉਧਰੋਂ ਕਾਲੂ ਵੱਲੋਂ ਡਰ ਹੈ ਵੀ ਉਹ ਲੜਾਈ ਕਰੂਗਾ। ਸੋਚ ਵਿਮੋਚਨ ਸੋਚੈ ਹੈ ਆਈ। ਇਸ ਕਰਕੇ ਭਾਈ ਬਾਲਾ ਜੀ ਤਸਾ ਕਵੀ ਜੀ ਕਹਿੰਦੇ ਵੀ ਸਾਰੀਆਂ ਸੋਚਾਂ ਚ ਤੂੰ ਚਿੰਤਾ ਨੂੰ ਜਿਹੜੇ ਕੱਟਣ ਵਾਲੇ ਸਤਿਗੁਰੂ ਹੈ, ਉਹਨਾਂ ਦੇ ਅੰਦਰ ਇਹ ਸੋਚ ਆ ਰਹੀ, ਚਿੰਤਾ ਜੀ ਇਹ ਆ ਰਹੀ ਹੈ ਵੀ ਹੁਣ ਕੀ ਕਰੀਏ। ਕਿਹ ਬਿਦ ਕਰ ਹੈ ਰਾਏ ਔਰ ਪ੍ਰੀਤਾ। ਇਸ ਤਰ੍ਹਾਂ ਵੀ ਕਿਸ ਤਰ੍ਹਾਂ ਕਰੀਏ, ਕਿਉਂਕਿ ਰਾਏ ਬੁਲਾਰ ਦੇ ਹਿਰਦੇ ਵਿੱਚ ਬੜੀ ਭਾਰੀ ਪ੍ਰੀਤੀ ਹੈ। ਤੇਹ ਬਚ ਕਰ ਨਾ ਜਾਏ ਬਿਪਰੀਤਾ। ਭਾਈ ਉਹ ਰਾਏ ਬੁਲਾਰ ਦਾ ਜਿਹੜਾ ਬਚਨ ਹੈ ਉਹਨੂੰ ਹੁਣ ਵਿਪਰੀਤਾ ਕੀ ਉਲਟ ਨਹੀਂ ਉਹ ਤੋਂ ਕੀਤਾ, ਉਹਨੂੰ ਮੋੜਿਆ ਨਹੀਂ ਜਾ ਸਕਦਾ ਹੈ। ਦੋਹਰਾ ਮੈਂ ਪੁੰਨ ਬੋਲਿਓ ਏਵ ਕਹਿਓ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਇਉਂ ਬੋਲਿਆ ਤੇ ਇਉਂ ਕਿਹਾ ਸਤਿਗੁਰਾਂ ਨੂੰ। ਤੁਮ ਸੋ ਰਾਏ ਬੁਲਾਰ। ਮਹਾਰਾ ਤੁਹਾਡੇ ਨਾਲ ਜਿਹੜਾ ਰਾਏ ਬੁਲਾਰ ਹੈ, ਜੇ ਹੋਵੇ ਹੈ ਬਲ ਤਨ ਵਿਖੈ। ਉਹਨੇ ਇਉਂ ਬਚਨ ਕਿਹਾ ਵੀ ਜੇ ਕਰਕੇ ਮੇਰੇ ਸਰੀਰ ਦੇ ਵਿੱਚ ਬਲ ਹੁੰਦਾ, ਆਵੋ ਸਿਰ ਕੇ ਭਾਰ, ਫਿਰ ਮੈਂ ਸਿਰ ਦੇ ਭਾਰ ਪਾਓ, ਸਿਰ ਭਾਰ ਹੋ ਕੇ ਲੱਤਾਂ ਸਿਰ ਹੇਠਾਂ ਰੱਖ ਕੇ ਸਿਰ ਪਰਨੇ ਹੋ ਕੇ ਆ ਜਾਣਾ ਸੀ। ਚੌਪਈ ਬੈਸ ਬਿਰਦ ਬਿਹਬਲ ਭੀ ਦੇਹਾ। ਮਹਾਰਾ ਕਹਿੰਦਾ ਵੀ ਮੇਰੀ ਉਮਰ ਵੱਡੀ ਹੋ ਗਈ ਹੈ ਤੇ ਦੇਹੀ ਵੀ ਬੜੀ ਬੇਬਲ ਜੀ ਹੋ ਗਈ, ਵਿਆਕਲ ਜੀ, ਸਥਿਲ ਜੀ ਹੋ ਗਈ ਹੈ, ਢਿੱਲੀ ਜੀ ਪੈ ਗਈ, ਜੁਰੜੀਆਂ ਪੈ ਗਈਆਂ। ਲੋਚਨ ਗੋਚਰ ਹੀਨ ਸੁਨੇਹੀ। ਜਿਹੜੇ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਆ, ਮੇਰੇ ਨੇਤਰਾਂ ਦੇ ਗੋਚਰ ਕੀ ਸਾਹਮਣੇ ਨੀ ਦਰਸ਼ਨ ਦੇ ਰਹੇ। ਦਰਸ਼ਨ ਦਾਨ ਆਨ ਗਤ ਦਾਨ। ਇਸ ਕਰਕੇ ਜਿਹੜੇ ਮੁਕਤੀ ਦਾ ਦਾਨ ਦੇਣ ਵਾਲੇ ਆ ਕੇ ਦਰਸ਼ਨਾ ਦਾਨ ਮੈਨੂੰ ਦੇਵਣ। ਦੇਵਹਿ ਸਫਲ ਜਨਮ ਤਬ ਮਨ। ਭਾਈ ਜਦੋਂ ਮਹਾਰਾ ਕੇ ਦਰਸ਼ਨਾਂ ਦਾ ਦਾਨ ਦੇਣਗੇ ਤਾਂ ਆਪਣਾ ਮਨੁੱਖ ਜਨਮ ਧਾਰਿਆ ਸਫਲ ਮੰਨਾਂਗਾ। ਜੋ ਸਰਤਾ ਨਿਹ ਨਿਸ਼ਫਲ ਬਿਨ ਵਾਰੀ। ਮਹਾਰਾਜ ਤਾਂ ਉਹ ਰਾਏ ਬੁਲਾਰ ਕਹਿੰਦਾ ਜਿਵੇਂ ਪਾਣੀ ਤੋਂ ਬਗੈਰ ਜਿਹੜੀ ਨਦੀ ਹੈ ਐਵੇਂ ਨਿਸਫਲ ਹੁੰਦੀ ਹੈ, ਸੁੱਕੀ ਦਾ ਕੋਈ ਉਹਦਾ ਸਤਿਕਾਰ ਨਹੀਂ, ਉੱਥੇ ਕੋਈ ਪੰਛੀ ਕੋਈ ਪਸ਼ੂ ਨਹੀਂ ਆਉਂਦਾ, ਕੋਈ ਹੰਸਾਂ ਦੀ ਡਾਰ ਨਹੀਂ ਉੱਥੇ ਚੱਕਰ ਲਾਉਂਦੀ ਹੈ। ਜਿਵੇਂ ਪਾਣੀ ਤੋਂ ਬਗੈਰ ਜਿਹੜੀ ਨਦੀ ਹੈ ਐਵੇਂ ਵਿਅਰਥੀ ਹੁੰਦੀ ਹੈ। ਹੀਨ ਮਯੰਕ ਸਰਬਰੀ ਕਾਰੀ। ਇਸੇ ਤਰ੍ਹਾਂ ਜਿਹੜੀ ਕਾਲੀ ਰਾਤ ਹੈ, ਹਨੇਰੀ ਰਾਤ ਹੈ, ਜੇ ਉਹਦੇ ਵਿੱਚ ਚੰਦਰਮਾ ਨਾਲ ਚੜਿਆ ਹੋਵੇ, ਉਹ ਚੰਦਰਮਾ ਤੋਂ ਬਗੈਰ ਕਾਲੀ ਬੋੜੀ ਰਾਤ ਵੀ ਐਵੇਂ ਹੀ ਹੁੰਦੀ ਹੈ। ਮਨੁੱਖ ਜਿੱਧਰ ਤੁਰਦਾ ਉੱਧਰ ਹੀ ਇਸ ਤਰ੍ਹਾਂ ਅੰਨੇ ਮਨਾਕਿਉਂ ਡਿਕਟੋਲੇ ਜੇ ਖਾਂਦਾ ਹੁੰਦਾ ਹਨੇਰੀ ਰਾਤ ਵਿੱਚ। ਜੋ ਅਨਾਥ ਬਿਨ ਭਰਤਾ ਨਾਰੀ। ਇਸ ਤਰ੍ਹਾਂ ਮਾਰਾ ਪਤੀ ਤੋਂ ਬਗੈਰ ਜਿਹੜੀ ਪਤਨੀ ਹੈ ਉਹ ਨਾਥ ਜੀ ਵਿਚਾਰੀ ਜਿੱਥੇ ਮਣੀ ਜੀ ਹੋ ਜਾਂਦੀ ਹੈ। ਤੋ ਤੁਮ ਮੈਂ ਬਿਨ ਦੇਹ ਹਮਾਰੀ, ਹਮਾਰਾ ਰਾਏ ਬੁਲਾਰ ਕਹਿ ਵੀ ਇਹ ਗੁਰੂ ਨਾਨਕ ਸਾਹਿਬ ਆਪ ਦੀ ਮਿਹਰ ਤੋਂ ਬਿਨਾ ਸਾਡੀ ਦੇਹੀ ਵੀ ਇਹੀ ਹੈ, ਇਹ ਦੇਹੀ ਦੀ ਕੋਈ ਸਫਲਤਾ ਨਹੀਂ ਹੈ, ਮੈਂ ਨਿਕੰਮੀ ਹੱਡ ਚਾਮੀ ਹੈ ਇਹ। ਸ੍ਰੀ ਮੁਖ ਕਹਿ ਜੋ ਰਾਏ ਉਚਾਰਾ, ਹਮਾਰਾ ਮੁਖੋ ਕਹਿਣ ਲੱਗੇ ਭਾਈ ਬਾਲਾ ਜੋ ਰਾਏ ਬੁਲਾਰ ਨੇ ਕਿਹਾ ਹੈ, ਤਿਸ ਕਾ ਹੈ ਹਮਰੇ ਸਿਰ ਭਾਰਾ। ਭਾਈ ਬਾਲਾ ਸਾਡੇ ਸਿਰ ਤੇ ਬੜਾ ਭਾਰੀ ਉਹਦਾ ਬੋਝ ਹੈ, ਇਹ ਪੰਡੀ ਹੈ, ਚੱਲ ਉਤਾਰ ਆਵੇ ਹੈ ਅਬ ਬਾਲਾ। ਭਾਈ ਬਾਲਾ ਵੀ ਚੱਲ ਆਪਾਂ ਇਹ ਜਿਹੜੀ ਪੰਡ ਜੀ ਇਹ ਭਾਰ ਜਾ ਲਾਈ ਆਈਏ ਉਸਦਾ। ਲਾਲੋ ਸੋ ਬੋਲੇ ਤੇ ਕਾਲਾ, ਸਵੇਰੇ ਭਾਈ ਬਾਲਾ ਜੀ ਨੂੰ ਕਹਿ ਕੇ ਤੇ ਭਾਈ ਲਾਲੋ ਜੀ ਦੇ ਸਾਸ ਬਚਨ ਬੋਲੇ ਹੈ, ਦੋਹਰਾ ਤਲਵੰਡੀ ਤੁਝ ਸਾਰ ਖਾ, ਦੇਵੀ ਭਾਈ ਲਾਲੋ ਤਲਵੰਡੀ ਵਿਖੇ ਤੇਰੇ ਵਰਗਾਹੀ। ਸੋ ਪ੍ਰੀਤਮ ਹੈ ਈਠ, ਉਹ ਸਾਡਾ ਜਿਹੜਾ ਰਾਏ ਬੁਲਾਰ ਹੈ ਬਹੁਤ ਹੀ ਪਿਆ ਪ੍ਰੇਮੀ ਪਿਆਰਾ ਹੈ। ਸੋ ਚਾਹਤ ਹੈ ਹਿਰਦੈ ਮਹਿ, ਉਹ ਵੀ ਆਪਣੇ ਹਿਰਦੇ ਵਿੱਚ ਚਾਹੁੰਦਾ ਹੈ ਹਮਰੋ ਦਰਸ਼ਨ ਡੀ, ਜਿਹੜੇ ਦਰਸ਼ਨ ਦੇਖਿਆ ਚਾਹੁੰਦਾ ਹੈ। ਚੌਪਈ ਲੈ ਸੰਦੇਸ਼ਾ ਤੇਹ ਕੋ ਆਏ, ਭਾਈ ਬਾਲਾ ਜੀ ਮਰਦਾਨਾ ਜੀ ਦੋਵੇਂ ਉਹ ਸਾਡੇ ਪਿਆਰੇ ਰਾਏ ਬੁਲਾਰ ਦਾ ਸੁਨੇਹਾ ਲੈ ਕੇ ਆਏ, ਬਹੁਤ ਪ੍ਰੇਮ ਕਰ ਬੋਲ ਪਠਾਏ, ਬਹੁਤ ਹੀ ਪ੍ਰੇਮ ਪਿਆਰ ਕਰਕੇ ਸਾਨੂੰ ਬੁਲਾਉਣ ਲਈਏ ਦੋਹਾਂ ਨੂੰ ਇੱਥੇ ਭੇਜਿਆ ਹੈ। ਚਾਵਨ ਹਮ ਹੈ ਜ਼ਰੂਰ ਵਿਸਾਲਾ, ਕਰਕੇ ਭਾਈ ਲਾਲੋ ਸਾਨੂੰ ਉੱਥੇ ਜਾਣਾ ਜ਼ਰੂਰੀ ਪੈਣਾ ਹੈ। ਦੇਹ ਖੁਸ਼ੀ ਪਹੁੰਚਾ ਹੈ ਤਤਕਾਲਾ, ਭਾਈ ਲਾਲੋ ਸਾਨੂੰ ਖੁਸ਼ੀ ਖੁਸ਼ੀ ਵਧਾਉਗੀ ਦੇ ਦੇ ਜਿਸ ਕਰਕੇ ਛੇਤੀ ਉੱਥੇ ਜਾ ਪਹੁੰਚੀਏ। ਆਪ ਲਾ ਭਾਇਓ ਨ ਪੂਰਨ ਮਾਸੂ, ਭਾਈ ਲਾਲੋ ਜੀ ਕਹਿੰਦੇ ਮਹਾਰਾ ਹਜੇ ਤੱਕ ਤਾਂ ਪੀੜਾ ਮੂੰਹ ਨਾਰੇ ਹੋਇਆ ਨਹੀਂ, ਕਿਉਂ ਤਜ ਘਰ ਮਮ ਚੱਲੇ ਅਵਾਸੂ, ਮਹਾਰਾ ਗਰੀਬ ਦਾ ਘਰ ਛੱਡ ਕੇ ਕਿਉਂ ਆਪ ਚੱਲੇ ਹੋ। ਕਹਿ ਕਛ ਅਵਗੁਣ ਹਮ ਤੇ ਭਇਓ, ਮੇਰੇ ਪਾਸੋਂ ਮਹਾਰਾ ਆਪ ਜੀ ਦੀ ਸੇਵਾ ਕਰਦਿਆਂ ਕੋਈ ਗੁਨਾਹ ਹੋ ਗਿਆ ਗੁਣ ਹੋ ਗਿਆ ਹੈ, ਕਿਉਂ ਉਦਾਸ ਨਿਜ ਹਿਰਦਾ ਕਹਿਓ, ਆਪ ਜੀ ਨੇ ਮੇਰੇ ਵੱਲੋਂ ਜਿਹੜਾ ਹਿਰਦਾ ਕਿਉਂ ਪ੍ਰਾਮ ਕਰ ਲਿਆ, ਕਿਉਂ ਮਨ ਉਦਾਸ ਹੋ ਗਿਆ ਤੁਹਾਡਾ, ਕਿਦੋਂ ਨਮੋ ਤੇ ਹੋਵੀ ਸੇਵਾ, ਮਹਾਰਾ ਮੈਂ ਗਰੀਬ ਸੀ ਮੇਰੇ ਵੱਲੋਂ ਆਪ ਜੀ ਦੀ ਕੋਈ ਸੇਵਾ ਚੰਗੀ ਤਰ੍ਹਾਂ ਨਹੀਂ ਹੋ ਸਕੀ। ਰੰਕਹੀਨ ਧੰਨ ਸ੍ਰੀ ਗੁਰਦੇਵਾ, ਮਹਾਰਾ ਮੈਂ ਤੁਸੀਂ ਜਾਣਦੇ ਹੋ ਮੈਂ ਤਾਂ ਗਰੀਬ ਹੈ ਧੰਨ ਤੋਂ ਬਗੈਰ ਹੈ, ਮੇਰੂਸਾ ਮੇਸਾ ਬਾਜਰੇ ਦੀ ਰੋਟੀਆਂ ਖਵਾਉਣਾ ਹਾਂ। ਪੂਰਨ ਕੀਨੀ ਗਵਨ ਤਿਆਰੀ, ਇਸ ਕਰਕੇ ਗਰੀਬ ਜਾਣ ਕੇ ਮੈਨੂੰ ਵੀ ਇਹਦੇ ਕੋਲ ਮਾਇਆ ਨੀ, ਰੁੱਖੀਆਂ ਸੁੱਖੀਆਂ ਖਵਾਉਂਦਾ, ਤੁਸੀਂ ਤਿਆਰੀ ਕਰ ਲਈ ਜਾਣ ਵਾਸਤੇ। ਮੈਂ ਜਾਚਾਂ ਨਿਜ ਮਾਇਆ ਤੁਮਾਰੀ, ਗੁਰੂ ਨਾਨਕ ਸਾਹਿਬ ਮੈਂ ਤਾਂ ਗਰੀਬ ਆਪ ਜੀ ਦੀ ਮਿਹਰ ਚਾਹੁੰਦਾ। ਦੋਹਰਾ ਦਿਓਸ ਪੱਚੀਸ ਆਵਾਸ ਹਮ, ਮਹਾਰਾਜ ਕਹਿੰਦੇ ਵੀ ਭਾਈ ਲਾਲੋ ਪੱਚੀ ਕੁ ਦਿਨ ਅਸੀਂ ਤੇਰੇ ਘਰ ਵਿੱਚ ਆ ਰਹਿ ਗਏ ਹਾਂ, ਲਾਲੋ ਰਹੇ ਤੁਮਾਰ, ਭਾਈ ਲਾਲੋ ਅਸੀਂ ਰਹਿ ਗਏ ਹਾਂ ਹੁਣ, ਬਾਸੁਰ ਬਾਹਰੋ ਪੰਚ ਜੇ, ਕਹਿੰਦੇ ਆ ਪੰਜ ਕੁ ਜਿਹੜੇ ਰਹਿੰਦੇ ਨਾ ਫੇਰ ਕਿਤੇ, ਆਵੇ ਤੋਰ ਅਗਾਰ, ਜਦੋਂ ਸਮਾਂ ਲੱਗਿਆ ਪੰਜ ਕੁ ਦਿਨ ਫੇਰ ਤੇਰੇ ਘਰ ਦੇ ਵਿੱਚ ਆ ਜਾਵਾਂਗੇ। ਚੌਪਈ ਅਸ ਕਹਿ ਚੱਲੇ ਸਕਲ ਗੁਣ ਖਾਨੀ, ਇਸ ਤਰ੍ਹਾਂ ਦਾ ਬਚਨ ਕਹਿ ਕੇ ਜੋ ਸਾਰੇ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਜੀ ਹੈ ਉਹ ਚੱਲ ਪਏ ਇਮਨਾਬਾਦ ਤੋਂ। ਤਬ ਲਾਲੋ ਪਦ ਬੰਧਨ ਠਾਨੀ, ਭਾਈ ਲਾਲੋ ਜੀ ਨੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਮੰਦ ਮੰਦ ਪਦ ਆਨੰਦ ਕੰਦਾ, ਆਨੰਦ ਦੇ ਬੱਦਲ ਹਨ ਆਪਣੇ ਚਰਨਾਂ ਨੂੰ ਹੌਲੀ ਹੌਲੀ ਰੱਖਦੇ ਹੋਏ, ਪਦਵੀ ਧਰਤ ਜੋ ਦਾਸ ਮੁਕੰਦਾ, ਦਾਸਾਂ ਨੂੰ ਮੁਕਤੀ ਦੇਣ ਵਾਲੇ ਰਸਤੇ ਵਿੱਚ ਰੱਖ ਰਹੇ ਸਹਿਜ ਸਹਿਜ ਚਰਨ, ਸਪਤ ਸਰਬ ਪੰਥ ਬਿਤਾਈ, ਰਸਤੇ ਵਿੱਚ ਆਉਂਦਿਆਂ ਸਤਿਕ ਰਾਤਾਂ ਬਤੀਤ ਕੀਤੀਆਂ ਆਪ ਜੀ ਨੇ, ਚਲਦਿਓ ਤਲਵੰਡੀ ਨੀਅਰ ਆਈ, ਚਲਦਿਆਂ ਚਲਦਿਆਂ ਕੀ ਰਾਏ ਭੋਏ ਦੀ ਤਲਵੰਡੀ ਨੇੜੇ ਆ ਗਈ ਹੈ, ਬਾਹਰ ਬੈਸ ਗਏ ਗਤ ਦਾਨ, ਮੁਕਤੀ ਦਾਤਾ ਸਤਿਗੁਰੂ ਨਗਰ ਵਿੱਚ ਨਹੀਂ ਪ੍ਰਵੇਸ਼ ਹੋਏ, ਬਾਹਰ ਬਾਹਰ ਹੀ ਬੈਠ ਗਏ, ਚੰਦਰ ਭਾਨ ਕੇ ਕੂਪ ਸਥਾਨ, ਬਾਲਾ ਜੀ ਦੇ ਪਿਤਾ ਦਾ ਦਾ ਜਿਹੜਾ ਖੂਹ ਸੀ ਨਾ ਜੀ, ਉਹ ਚੰਦਰ ਭਾਨ ਭਾਈ ਵਾਲੇ ਦੇ ਪਿਤਾ ਦਾ ਨਾਂ ਸੀ। ਕਹਿੰਦੇ ਚਤਨ ਭਾਨ ਦੇ ਖੂਹ ਤੇ ਬਾਹਰ ਬਾਹਰ ਬੈਠ ਗਏ ਆਪ ਜੀ। ਬਾਲੇ ਕੇ ਪਿਤ ਕੋ ਇਹ ਨਾਮੋ, ਕਿਉਂਕਿ ਜਿਹੜਾ ਚੰਦਰ ਭਾਨ ਸੀ ਨਾ, ਇਹ ਭਾਈ ਬਾਲਾ ਜੀ ਦੇ ਪਿਤਾ ਦਾ ਨਾਮ ਹੈ ਸੀ ਜਾਣ। ਆਸਨ ਪਰ ਅਸੀਨ ਸੁਖ ਧਾਮੂ, ਇਸ ਤਰ੍ਹਾਂ ਕਹਿੰਦੇ ਆਸਨ ਉੱਪਰ ਮਹਾਰਾਜ ਸਤਿਗੁਰੂ ਬੈਠ ਗਏ। ਉੱਥੇ ਜਾ ਕੇ ਅਗਰਜ ਬੈਸ ਗਇਓ ਮਰਦਾਨਾ, ਇਸ ਵੇਲੇ ਅੱਗੇ ਹੋ ਕੇ ਮੂਹਰੇ ਹੋ ਕੇ ਭਾਈ ਮਰਦਾਨਾ ਜੀ ਬਹਿ ਕੇ, ਕਿਉਂਕਿ ਕੀਰਤਨੀਏ ਸਨ। ਮੈਂ ਪਾਛੇ ਮਦ ਮਾਇਆ ਨਿਧਾਨਾ, ਭਾਈ ਬਾਲਾ ਜੀ ਕਹਿੰਦੇ ਮੈਂ ਆਪ ਜੀ ਦੇ ਪਿਛਲੀ ਤਰਫ ਬੈਠ ਗਿਆ ਚੌਰ ਕਰਨ ਵਾਸਤੇ, ਤੇ ਵਿਚਕਾਰ ਕਿਰਪਾ ਦੇ ਮਿਹਰ ਦੇ ਖਜ਼ਾਨੇ ਸਤਿਗੁਰੂ ਸਜ ਗਏ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੋ, ਸੰਤੋਖ ਸਿੰਘ ਜੀ ਕਹਿੰਦੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਨਾਹਾਂ ਦੀ ਸੁੰਦਰਤਾ ਹੈ। ਕਵਿਕਾ ਕੇ ਸਮਝਾਨ, ਜਿਵੇਂ ਘੋੜੇ ਦੀ ਲਗਾਮ ਹੁੰਦੀ ਹੈ ਨਾ, ਕਹਿੰਦੇ ਉਹ ਲਗਾਮ ਦੇ ਸਮਾਨ ਮੈਂ ਜਾਣ ਕੇ ਨਾਹਾਂ ਦੀ ਸੁੰਦਰਤਾ ਨੂੰ। ਤਰਲ ਤੁਰੰਗ ਮਮ ਦੇ ਮੁਖ, ਮੇਰਾ ਜਿਹੜਾ ਮਨ ਹੈ ਕਹਿੰਦੇ ਚੰਚਲ ਘੋੜੇ ਵਰਗਾ ਹੈ। ਮਹਾਰਾਜ ਦੇ ਚਰਨਾਂ ਦੇ ਨਾਹਾਂ ਦੀ ਸੁੰਦਰਤਾ ਰੂਪ ਜਿਹੜੀ ਲਗਾਮ ਹੈ ਆਪਣੇ ਮਨ ਰੂਪੀ ਘੋੜੇ ਦੇ ਮੂੰਹ ਵਿੱਚ ਦੇ ਕੇ, ਕਹੋ ਕਥਾ ਗਤ ਦਾਨ, ਯੋਗ ਮੁਕਤੀ ਦੇਣ ਵਾਲੀ ਕਥਾ ਹੈ ਜਾਂ ਮੁਕਤੀ ਦਾਤੇ ਸਤਿਗੁਰੂ ਦੀ ਜਿਹੜੀ ਕਥਾ ਮੈਂ ਕਹਿੰਦਾ ਹਾਂ, ਸੁਣੋ ਤੁਸੀਂ ਪ੍ਰੇਮ ਨਾਲ ਸਰੋਤਿਓ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਬੈਸੇ ਸ੍ਰੀ ਗੁਰ ਰੂਪ ਅਨੂਪਾ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਜੋ ਅਨੂਪਮ ਸਰੂਪ ਵਾਲੇ ਗੁਰੂ ਨਾਨਕ ਸਾਹਿਬ ਹੈ, ਮੇਰੇ ਪਿਤਾ ਦੇ ਖੂਹ ਦੇ ਉੱਪਰ ਜਾ ਬੈਠੇ। ਮੋਰ ਪਿਤਾ ਕੋ ਹੋਤੋ ਜਕੂਪਾ, ਮੇਰੇ ਪਿਤਾ ਦਾ ਜਿਹੜਾ ਬਾਹਰ ਬਾਹਰ ਖੇਤ ਵਿੱਚ ਖੂਹ ਹੈ ਸੀ, ਹੁਣ ਇੱਥੇ ਤਾਂ ਸਪਸ਼ਟ ਆਇਆ ਵੀ ਭਾਈ ਬਾਲੇ ਜੀ ਦੇ ਖੂਹ 'ਤੇ ਜਦੋਂ ਆਉਂਦੇ ਸੀ ਉਦੋਂ ਹੀ ਬੈਠਦੇ ਸੀ। ਅੱਜ ਕੱਲ੍ਹ ਜਿਹੜੇ ਨਵੇਂ ਖੋਜੀ ਉਹ ਕਹਿੰਦੇ ਭਾਈ ਮਰਦਾਨਾ ਹੀ ਮਾਰਨ ਨਾਲ ਰਿਹਾ ਹੈ, ਭਾਈ ਬਾਲਾ ਤਾਂ ਕੋਈ ਹੈ ਹੀ ਨਹੀਂ ਸੀ। ਉਹ ਹੁਣ ਵੀ ਤੁਸੀਂ ਉੱਥੇ ਜਾ ਕੇ ਦੇਖੋ, ਪਾਕਿਸਤਾਨ ਵਿੱਚ ਪੁੱਛ ਲਓ ਵੀ ਭਾਈ ਬਾਲੇ ਜੀ ਦਾ ਪਿਤਾ ਦਾ ਚੰਦਰ ਭਾਨ ਦਾ ਖੂਹ ਕਿਹੜਾ ਸੀਗਾ, ਉਹ ਸਾਰਾ ਕੁਛ ਉੱਥੇ ਦੱਸੀ ਜਾਂਦੇ। ਇਹ ਅੱਖ ਬੰਦ ਹੋਈ ਅਗਿਆਨੀ ਝਕਾ ਮਾਰੀ ਜਾਂਦੇ ਕਿ ਭਾਈ ਕਹਿੰਦੇ ਬਾਲਾ ਕੋਈ ਹੋਇਆ ਹੀ ਨਹੀਂ। ਅਤੇ ਕੋਈ ਵੀ ਤੁਸੀਂ ਕੋਈ ਪੱਥਰਾਂ ਦੀ ਮੂਰਤੀ ਬਣੀ ਹੋਈ ਹੈ ਜਾਂ ਆਮ ਫੋਟੋ ਬਣੀ ਹੈ, ਜਿੱਥੇ ਜਿੱਥੇ ਜਾ ਕੇ ਦੇਖੋ ਉੱਥੇ ਉੱਥੇ ਫੋਟੋ ਨਾਲ ਭਾਈ ਬਾਲੇ ਦੀ ਹੈ। ਹੱਥ ਵੀ ਉਹ ਮੋਰ ਦੇ ਖੰਭਾਂ ਦਾ ਚੌਰ ਜਿਹਾ ਹੈ, ਅਤੇ ਭਾਈ ਮਰਦਾਨੇ ਦੇ ਹੱਥਾਂ ਵਿੱਚੋਂ ਰਵਾਬ ਫੜਿਆ ਦਿਸ ਰਿਹਾ ਹੈ। ਇਸ ਕਰਕੇ ਜਾਣੀ ਇਸ ਤਰ੍ਹਾਂ ਉਹ ਸਪਸ਼ਟ ਰੂਪ ਵਿੱਚ ਉਗਾਹੀ ਹੈ ਇਹ ਵੀ, ਅਤੇ ਉਹ ਫੋਟੋਆਂ ਰਾਹੀਂ ਵੀ। ਪਰ ਫਿਰ ਵੀ ਜਿਹੜੇ ਆ ਨਵੀਨ ਖੋਜੀ ਚਖਾ ਮਾਰ ਰਹੇ ਕਹਿੰਦੇ ਭਾਲਾ ਕੋਈ ਭਾਈ ਬਾਲਾ ਕੋਈ ਹੋਇਆ ਹੀ ਨਹੀਂ ਅਜੇ। ਪਰ ਭਾਈ ਬਾਲਾ ਕਹਿੰਦੇ ਕੱਲ੍ਹ ਨੂੰ ਕਹਿਣਗੇ ਭਾਈ ਮਰਦਾਨਾ ਨਹੀਂ ਕੋਈ ਹੋਇਆ, ਅਤੇ ਮਰਦਾਨਾ ਵੀ ਮੁੱਕਰ ਗਏ, ਫਿਰ ਕਹਿਣਗੇ ਗੁਰੂ ਨਾਨਕ ਹੀ ਨਹੀਂ ਕੋਈ ਹੋਇਆ ਹੈ। ਇਸ ਕਰਕੇ ਇਹਨਾਂ ਦੀ ਇਹ 420 ਹੈ ਵੀ ਇੱਕ ਨੂੰ ਕੱਟੋ, ਜਦੋਂ ਲੋਕ ਮੰਨਗੇ ਫਿਰ ਦੂਜਾ ਸਾਥੀ ਕੱਢਦੇ ਹੋ। ਜਿਵੇਂ ਆ ਕਹਿੰਦੇ ਨਾ ਵੀ ਮਹਾਰਾਜ ਨੇ ਕੋਈ ਅੰਮ੍ਰਿਤ ਨਹੀਂ ਛਕਾਇਆ ਕੇਸਗੜ੍ਹ ਸਾਹਿਬ, ਕੋਈ ਕਹਿੰਦੇ ਪੰਜਾਂ ਪਿਆਰਿਆਂ ਦੀ ਪਰਖ ਨਹੀਂ ਕੀਤੀ, ਕੋਈ ਪੰਜ ਪਿਆਰੇ ਨਹੀਂ ਬਣਾਏ। ਐਵੇਂ ਹੀ ਹੈ ਬਾਣੀ ਵਿੱਚ ਲਿਆ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ, ਅਤੇ ਖੰਡੇ ਬਾਟੇ ਦਾ ਅੰਮ੍ਰਿਤ ਕੋਈ ਨਹੀਂ ਮਹਾਰਾਜ ਨੇ ਛਕਾਇਆ। ਉੱਥੇ ਉਹ ਖੰਡਾ ਵੀ ਪਿਆ, ਬਾਟਾ ਵੀ ਪਿਆ ਹੈ, ਅਤੇ ਜਿਹਨਾਂ ਪੰਜ ਪਿਆਰਿਆਂ ਦੀ ਪਰ ਕਰਕੇ ਸੀਸ ਲਏ ਸੀ, ਜਿਹਨਾਂ ਨੂੰ ਪਹਿਲਾਂ ਛਕਾਇਆ ਸੀ, ਉਹਨਾਂ ਦੇ ਨਾਂ ਵੀ ਉੱਥੇ ਮੂਹਰੇ ਲਿਖੇ ਪਏ ਵੀ ਉਹ ਕੇਸਗੜ੍ਹ ਸੈਵੇਂ ਪਿਆਰਿਆਂ ਦੇ ਨਾਂ ਲਿਖੇ ਪਏ, ਉਹ ਖੰਡਾ ਬਾਟਾ ਐਵੇਂ ਉੱਥੇ ਪਿਆ ਹੈ। ਜਾਣੀ ਆ ਜਿਹੜਾ ਅਖਬਾਰ ਵਾਲੇ ਆ ਜੇ ਝੂਠ ਗੱਲਾਂ ਬੋਲਦੇ ਕ ਪੜ੍ਹਦੇ ਆ, ਕਹਿੰਦੇ ਕੋਈ ਅੰਮ੍ਰਿਤ ਨਹੀਂ ਛਕਾਇਆ, ਅੰਮ੍ਰਿਤ ਤਾਂ ਇੱਕੋ ਬਸ ਨਾਮ ਹੈ, ਇਹ ਨਾਮ ਜਿਹੜਾ ਅੰਮ੍ਰਿਤ ਹੈ ਇਹ ਜਪਣਾ ਬਸ ਇਹ ਛਕਣਾ ਹੈ, ਹੋਰ ਕੋਈ ਖੰਡੇ ਬਾਟੇ ਦਾ ਨਹੀਂ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਮਹਾਰਾਜ ਦੇ ਜਿਹੜਾ ਚਰਨਾ ਅੰਮ੍ਰਿਤ ਸੀ ਇਹ ਵੀ ਅੰਮ੍ਰਿਤ ਸੀ। ਹੁਣ ਗੁਰਸਿੱਖਾਂ ਨੂੰ ਭੁਲਾਇਆ ਚਰਨਾਮਤ ਰੂਪ ਅੰਮ੍ਰਿਤ, ਫਿਰ ਇਸ ਕਰਕੇ ਇੱਕ ਚਰਨਾਂ ਦੀ ਕੌਲ ਹੈ ਉਹ ਵੀ ਅੰਮ੍ਰਿਤ, ਖੰਡੇ ਬਾਟੇ ਦਾ ਜਿਹੜਾ ਉਹ ਬਣਾਇਆ ਹੋਇਆ ਪੰਜ ਬਾਣੀਆਂ ਪੜ੍ਹ ਕੇ ਉਹ ਵੀ ਅੰਮ੍ਰਿਤ ਹੈ, ਅਤੇ ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਪ੍ਰੇਮ ਦੇ ਬਚਨ ਜਿਹੜੇ ਇਹ ਵੀ ਅੰਮ੍ਰਿਤਮਈ ਹੈ। ਇਸ ਕਰਕੇ ਬਾਕੀ ਜਿਹੜੇ ਸੂਰ ਰੂਪ ਵਿੱਚ ਪੰਜ ਅੰਮ੍ਰਿਤ ਹੋਰ ਨੇ, ਦੁੱਧ ਨੂੰ ਵੀ ਅੰਮ੍ਰਿਤ ਕਿਹਾ, ਦਹੀਂ ਨੂੰ ਵੀ ਅੰਮ੍ਰਿਤ ਕਿਹਾ, ਮੱਖਣ ਨੂੰ ਵੀ ਅੰਮ੍ਰਿਤ ਕਿਹਾ, ਘਿਓ ਨੂੰ ਵੀ ਮੱਖਣ ਅੰਮ੍ਰਿਤ ਕਿਹਾ, ਸ਼ਹਿਦ ਨੂੰ ਵੀ ਅੰਮ੍ਰਿਤ ਕਿਹਾ ਹੋਇਆ ਹੈ। ਸੋ ਇਹ ਜੇ ਭੁੱਖ ਪੰਚੋ ਅੰਮ੍ਰਿਤ ਖਾਏ, ਇਹ ਪੰਜ ਤਰ੍ਹਾਂ ਦੇ ਅੰਮ੍ਰਿਤ ਮੂੰਹ ਨਾਲ ਛਕ ਰਹੀ ਹੈ, ਮੱਖਣ ਵੀ ਖਾਂਦਾ, ਘਿਓ ਵੀ ਛਕਦਾ, ਦੁੱਧ ਵੀ ਦਹੀਂ ਵੀ ਅਤੇ ਸ਼ਹਿਦ ਵੀ ਛਕ ਹੀ ਲੈਂਦਾ ਹੈ। ਇਸ ਤਰ੍ਹਾਂ ਇਹ ਡੋਡੀ ਅੰਮ੍ਰਿਤ ਹੈ, ਉਹਨਾਂ ਵਿੱਚੋਂ ਇੱਕ ਨਾਮ ਅੰਮ੍ਰਿਤ ਹੈ, ਬਾਕੀ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਇਹ ਜਿਹੜੀ ਗੁਰਬਾਣੀ ਇਹ ਵੀ ਅੰਮ੍ਰਿਤ ਰੂਪ ਹੈ। ਇਹ ਅੰਮ੍ਰਿਤ ਬਾਣੀ ਦੁਆਰਾ ਜਿਹੜਾ ਖੰਡੇ ਬਾਟੇ ਦਾ ਉਹ ਪੜ੍ਹ ਕੇ ਬਾਣੀਆਂ ਬਣਾਇਆ ਗਿਆ ਉਹ ਵੀ ਅੰਮ੍ਰਿਤ ਹੈ, ਉਹੀ ਛਕਾਇਆ ਗਿਆ ਹੈ। ਇਸ ਕਰਕੇ ਜਿਹੜਾ ਐਸਾ ਕੁਝ ਕਹਿਣਾ ਹੈ ਨਾ, ਇਹ ਵੀ ਸ਼ਰਾਰਤ ਹੈ ਵੀ ਪਹਿਲਾਂ ਖੰਡੇ ਬਾਟੇ ਦਾ ਕਹੋ ਵੀ ਅੰਮ੍ਰਿਤ ਕੋਈ ਨਹੀਂ ਛਕਾਇਆ, ਜਦੋਂ ਲੋਕ ਮੰਨ ਗਏ ਵੀ ਨਹੀਂ ਛਕਾਇਆ ਫਿਰ ਪੰਜ ਪਿਆਰੇ ਕਿਹੜੇ ਹੋਣੇ ਹੈ, ਫਿਰ ਪੰਜ ਪਿਆਰੇ ਹੈ ਨਹੀਂ, ਪੰਜ ਪੰਜ ਪਿਆਰਿਆਂ ਨੂੰ ਛਕਾਉਣ ਵਾਲਾ ਅੰਮ੍ਰਿਤ ਛਕਾਉਣ ਵਾਲਾ ਕੌਣ, ਗੁਰੂ ਗੋਬਿੰਦ ਸਿੰਘ ਵੀ ਕੋਈ ਹੈ ਨਹੀਂ, ਜਦੋਂ ਗੁਰੂ ਗੋਬਿੰਦ ਸਿੰਘ ਨਾ ਹੋਏ ਫਿਰ ਉਹਨਾਂ ਦੀ ਦਸ ਪਾਤਸ਼ਾਹ ਦੀ ਜਿਹੜੀ ਬਾਣੀ ਦਸਵੇਂ ਗ੍ਰੰਥ ਕੀ ਹੋਇਆ ਉਹ ਵੀ ਹੈ ਨਹੀਂ। ਉਹ ਇਸ ਤਰ੍ਹਾਂ ਇੱਕ ਸ਼ਰਾਰਤ ਹੈ ਵੀ ਇੱਕ ਇੱਕ ਚੀਜ਼ ਨੂੰ ਕੱਟੋ ਤਾਂ ਕਿ ਲੋਕਾਂ 'ਤੇ ਮਨਾਂ 'ਤੇ ਉਹ ਭੁਲੇਖਾ ਪੈ ਜਾਏ ਵੀ ਇਹ ਮਹਾਰਾਜ ਤੋਂ ਲਿਖਿਆ ਨਾਨਕ ਅੰਮ੍ਰਿਤ ਹੇਕ ਹੈ, ਦੂਜਾ ਅੰਮ੍ਰਿਤ ਨਾ ਹੈ, ਦੂਜਾ ਤਾਂ ਕੋਈ ਹੈ ਹੀ ਨਹੀਂ ਅੰਮ੍ਰਿਤ, ਇੱਕੋ ਨਾਮ ਅੰਮ੍ਰਿਤ ਹੈ। ਇਹ ਇੱਕ ਸ਼ਰਾਰਤ ਹੈ ਜਿਹੜੇ ਕੋਈ 420 ਹੈ ਸਾਡੇ ਨਾਲ, ਇਹਨਾਂ ਦੀਆਂ ਸੁਣ ਸੁਣਾ ਕੇ ਅਸੀਂ ਭਰਮ ਭੁਲੇਖੇ ਵਿੱਚ ਨਹੀਂ ਪੈ ਜਾਣਾ, ਇਹ ਨਹੀਂ ਕਹਿਣਾ ਵੀ ਭਾਈ ਬਾਲਾ ਕੋਈ ਹੋਇਆ ਹੀ ਨਹੀਂ ਹੈ। ਇਤਿਹਾਸ ਪੜ੍ਹੀਏ, ਯਥਾਰਥ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਪ੍ਰਸਿੱਧ ਲਿਖੀ ਪਈ ਹੈ, ਕਵੀ ਸੰਤੋਖ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਥਾਂ ਥਾਂ ਲਿਖਿਆ, ਬਾਲਾ ਸੁੰਦਰ ਬਾਚ ਸੰਧੂ ਗੋਦਾ ਭਾਈ ਬਾਲਾ ਜੀ ਬਚਨ ਕਹਿੰਦੇ ਹੈ, ਜੇ ਨਾ ਹੋਇਆ ਹੁੰਦਾ ਕਵੀ ਝੂਠ ਬੋਲਦਾ ਭਲਾ। ਇਸ ਕਰਕੇ ਯਥਾਰਥ ਹੈ, ਭਾਈ ਬਾਲੇ ਨੇ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ ਸੁਣਾ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਇੱਥੇ ਕਹਿ ਰਹੇ ਵੀ ਮੇਰੇ ਪਿਤਾ ਦਾ ਜਿਹੜਾ ਖੂਹ ਉੱਥੇ ਮਾਰਾ ਆ ਗਏ ਸਜ ਗਏ ਤਹਿ ਬਿਲੋਕ ਇੱਕ ਨਰਗਾ ਨਗਰੀ, ਉੱਥੇ ਗੁਰੂ ਨਾਨਕ ਸਾਹਿਬ ਖੂਹ 'ਤੇ ਬੈਠਿਆਂ ਵੇਖ ਇੱਕ ਪੁਰਸ਼ ਨਗਰ ਵਿੱਚ ਗਿਆ, ਰਾਏ ਭੋਏ ਦੀ ਤਲਵੰਡੀ ਗਿਆ, ਘਰ ਕਾਲੂ ਕੇ ਸੁਧ ਦੀ ਸਗਰੀ, ਉਸ ਪੁਰਸ਼ ਨੇ ਜਾ ਕੇ ਕਾਲੂ ਦੇ ਘਰ ਦੇ ਸਾਰੀ ਖਬਰ ਸਾਰ ਦੇ ਦਿੱਤੀ ਵੀ ਗੁਰੂ ਨਾਨਕ ਸਾਹਿਬ ਤੇਰੇ ਸਪੁੱਤਰ ਆਏ ਬੈਠੇ ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਉੱਪਰ, ਸੁਣਿਓ ਸਰੋਨ ਜਬ ਕਾਲੂ ਲਾਲੂ, ਕਹਿੰਦੇ ਉਸ ਪੁਰਸ਼ ਤੋਂ ਕਾਲੂ ਜੀ ਨੇ ਉਹਦੇ ਛੋਟੇ ਭਰਾ ਲਾਲੂ ਜੀ ਨੇ ਸੁਣਿਆ ਹੈ, ਉੱਠ ਕਰ ਗਵਨ ਕੀਓ ਤਤ ਕਾਲੂ, ਉੱਠ ਕੇ ਕਹਿੰਦੇ ਉਸ ਤਰਫ ਨੂੰ ਛੇਤੀ ਚੱਲਣਾ ਕੀਤਾ ਹੈ, ਮਨ ਹੋਤੇ ਬਹੁਤ ਦਿਨ ਕੇ ਪਿਆਸੇ, ਜੀ ਕਹਿੰਦੇ ਮਨੋ ਬਹੁਤੇ ਦਿਨਾਂ ਦੇ ਕਹਿੰਦੇ ਉਹ ਪਿਆਸੇ ਹੋਏ ਹੈ ਸੀ, ਚੱਲ ਕੋ ਸੁਣ ਦੌੜੇ ਤਿਹ ਪਾਸੇ, ਕਹਿੰਦੇ ਵੀ ਉੱਥੇ ਪਾਣੀ ਹੈ ਇਹ ਸੁਣ ਕੇ ਕਹਿੰਦੇ ਦੌੜੇ ਉਸ ਕੋਲ ਨੂੰ, ਦੋਹਰਾ ਸਰੋਨਨ ਸੁਣ ਜਨਨੀ ਮਨ, ਇੱਧਰ ਮਾਤਾ ਨੇ ਜਦੋਂ ਕੰਨਾਂ ਵਿੱਚ ਸੁਣਿਆ ਨਾ ਵੀ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਤੇ ਆ ਬੈਠੇ ਹਨ, ਅਰਨਵ ਮਨ ਹੋ ਸਮਾਨ, ਜਿਹੜਾ ਮਾਤਾ ਦਾ ਘਰ ਹੈ ਇਹ ਕਹਿੰਦੇ ਮਾਨੋ ਸਮੁੰਦਰ ਦੇ ਸਮਾਨ ਹੈ, ਜਾਂ ਇਹ ਤਾਂ ਮਾਤਾ ਦਾ ਜਿਹੜਾ ਪ੍ਰੇਮ ਪਿਆਰ ਇਹੀ ਸਮੁੰਦਰ ਹੈ, ਇਹ ਕਹਿੰਦੇ ਇਸ ਤਰ੍ਹਾਂ ਮਾਤਾ ਦਾ ਜਿਹੜਾ ਉਹ ਪ੍ਰੇਮ ਹੈ ਸਮੁੰਦਰ ਹੈ, ਜਾਂ ਕਾਲਾ ਇਹ ਸਮੁੰਦਰ ਵਾਂਗ ਹੈ, ਬੀਚੀ ਜਾਂ ਉਮਗਤ ਚੱਲੀ, ਜਿਵੇਂ ਸਮੁੰਦਰ ਵਿੱਚੋਂ ਲਹਿਰ ਉੱਠਦੀ ਹੁੰਦੀ ਹੈ ਘਰ ਵਿੱਚੋਂ ਜਿਹੜੀ ਮਾਤਾ ਉੱਠ ਕੇ ਚੱਲੀ ਹੈ, ਮਾਨੋ ਸਮੁੰਦਰ ਤੋਂ ਲਹਿਰ ਹੀ ਉੱਠ ਕੇ ਚੱਲੀ ਹੈ। ਮਾਤਾ ਦਾ ਜਿਹੜਾ ਪ੍ਰੇਮ ਹੈ ਸਮੁੰਦਰ ਹੈ, ਜਿਹੜੀ ਮਾਂ ਹੈ ਲਹਿਰ ਵਾਂਗ ਹੈ, ਕਹਿੰਦੇ ਉਹ ਲਹਿਰ ਵਾਂਗ ਉੱਠ ਕੇ ਚੱਲੀ ਹੈ। ਸੁਤਰਾਂ ਕੇਸ਼ ਪ੍ਰਮਾਨ, ਜਿਹੜਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਪੂਰਨਮਾਸੀ ਦੇ ਚੰਦਰਮਾ ਵਰਗਾ, ਮੰਨ ਲਓ ਜਿਵੇਂ ਉਹ ਜਦੋਂ ਪੂਰਨਮਾਸੀ ਦਾ ਚੰਦਰਮਾ ਚੜ੍ਹਦਾ ਨਾ ਆਕਾਸ਼ ਵਿੱਚ, ਸਮੁੰਦਰ ਵਿੱਚੋਂ ਫਿਰ ਲਹਿਰ ਉੱਠਦੀ ਹੈ, ਉਹ ਛੱਲਾਂ ਉੱਠਦੀਆਂ, ਤਾਂ ਨੂੰ ਉਹ ਜਵਾਰ ਭਾਟਾ ਜਿਹਾ ਆਉਂਦਾ ਹੁੰਦਾ ਪੂਰਨਮਾਸੀ ਵਾਲੇ ਦਿਨ, ਫਿਰ ਚੜ੍ਹਦਾ ਹੁੰਦਾ ਸੂਰ, ਛੱਲਾਂ ਬਹੁਤ ਵੱਜਦੀਆਂ। ਇਸ ਤਰ੍ਹਾਂ ਇਹ ਕਹਿੰਦੇ ਉਹ ਜਿਹੜਾ ਪੁੱਤਰ ਗੁਰੂ ਨਾਨਕ ਸਾਹਿਬ ਹੈ ਪੂਰਨਮਾਸੀ ਦੇ ਚੰਦਰਮਾ ਦੇ ਤੁਲ ਹੈ, ਅਤੇ ਮਾਂ ਸੁਣ ਕੇ ਉਹਦੇ ਨੂੰ ਕਹਿੰਦੇ ਲਹਿਰ ਵਾਂਗੂ ਚੱਲੀ ਹੈ, ਜਾਣੀ ਛਾਲੇ ਮਾਰ ਕੇ ਜਾ ਰਹੀ ਹੈ। ਚੌਪਈ ਬਤਸ ਬਿਲੋਕ ਨ ਬਹੁਤੇ ਬਾਸੁਰ, ਕਿਉਂਕਿ ਆਪਣੇ ਇਸ ਪੁੱਤਰ ਨੂੰ ਬਹੁਤੇ ਦਿਨ ਹੋ ਗਏ ਹੈ, ਵੇਖਿਆ ਨਹੀਂ ਸੀ ਮਾਤਾ ਜੀ ਨੇ। ਬਛ ਬਿਛੋਹ ਨੇਹ ਸ਼ੱਕ ਆਤੁਰ, ਇਸ ਕਰਕੇ ਬਛ ਕੀ ਹਿਰਦੇ ਚ ਮਾਂ ਦੇ ਪ੍ਰੇਮ ਦਾ ਬਿਛੋਹ ਕਿਸ਼ੋਹ ਜਿਹਾ ਉੱਠਿਆ, ਸ਼ੱਕੀ ਪੂਰਨ ਇਸ ਨਾਲ ਬਿਆਕਲ ਜੀ ਹੋ ਗਈ ਹੈ ਮਾਤਾ। ਚੱਲੀ ਧਾਏ ਅਟਪਟ ਪੱਗ ਪਾਵੇ ਹੈ, ਦੀ ਮਾਤਾ ਤ੍ਰਿਪਤਾ ਚੱਲੀ ਹੈ, ਚੈਰ ਜਿਹੜੇ ਆਪਣੇ ਆ ਅਟਪੜੇ ਜੀ ਪਾਉਂਦੀ ਹੈ, ਭਾਵੇ ਥਵੇ ਜੇ ਟਿਕਦੇ ਡਕਟੋਲੇ ਜੇ ਖਾਂਦੀ ਜਾਂਦੀ ਹੈ। ਮਿਲੋ ਉਤਾਇਲ ਆਸਮਾਨ ਲਿਆਵੇ ਹੈ, ਇਸ ਤਰ੍ਹਾਂ ਮਨ ਵਿੱਚ ਮਾਂ ਲਿਆ ਰਹੀ ਹੈ ਵੀ ਆਪਣੇ ਪੁੱਤਰ ਨੂੰ ਮੈਂ ਛੇਤੀ ਜਾ ਕੇ ਮਿਲ ਪਾਵਾਂ। ਸੁਣ ਸੁਣ ਸਭ ਕੁਟੰਬ ਕੀ ਗਵਨਾ, ਮਹਾਰਾਜ ਬਈ ਬਾਹਰ ਆਏ ਬੈਠੇ ਆ, ਸੁਣ ਸੁਣ ਕੇ ਸਾਰੇ ਪਰਿਵਾਰ ਨੂੰ ਉਧਰ ਨੂੰ ਚੱਲਣਾ ਕੀਤਾ, ਪਰ ਮਾਤਾ ਦੇ ਘਰ ਦੇ ਜਿਹੜੇ ਦਾਸ ਦਾਸੀਆਂ ਸੀ ਉਹ ਵੀ ਚੱਲ ਪਏ ਉਸ ਤਰਫ ਨੂੰ। ਤਹਾ ਗਏ ਜਹ ਤੇ ਗੁਣ ਭਵਨ, ਜਿੱਥੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਬਾਹਰ ਬੈਠੇ ਸੀ ਨਾ ਖੂਹ ਤੇ, ਉੱਥੇ ਚੱਲ ਕੇ ਪਹੁੰਚ ਗਏ ਹਨ। ਜਨਨ ਜਨਕ ਆਵਤ ਜਬ ਹੇਰੇ, ਜਦੋਂ ਗੁਰੂ ਨਾਨਕ ਸਾਹਿਬ ਨੇ ਆਉਂਦਿਆਂ ਦੇਖਿਆ ਵੀ ਸਾਡੇ ਪਿਤਾ ਜੀ ਆ ਰਹੇ ਹਨ। ਕਮਲਾਨਨ ਉੱਠ ਕਰ ਬਿਨ ਦੇਰੇ, ਇਹਨਾਂ ਦਾ ਕਮਲ ਵਰਗਾ ਸੋਹਣਾ ਮੁੱਖ ਬਿਨਾਂ ਦੇਰੀ ਤੋਂ ਉੱਠ ਕੇ ਉਸ ਗੁਰੂ ਨਾਨਕ ਸਾਹਿਬ ਜੀ ਨੇ ਸਭਨ ਪਦਨ ਪਰ ਬੰਧਨ ਕੀਨੀ, ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕੀਤੀ, ਭਾਵ ਚਾਚੇ ਦੇ ਵੀ ਤੇ ਆਪਣੇ ਪਿਤਾ ਦੇ ਚਰਨਾਂ ਤੇ ਵੀ। ਜਨਨੀ ਹਰਖ ਆਸਿਖਾ ਦੀਨੀ, ਜਦੋਂ ਮਾਤਾ ਦੇ ਚਰਨਾਂ ਤੇ ਮੱਥਾ ਟੇਕਿਆ, ਖੁਸ਼ ਹੋ ਕੇ ਮਾਤਾ ਨੇ ਆਸ਼ੀਰਵਾਦ ਦਿੱਤੀ ਹੈ, ਇਹ ਪੁੱਤਰ ਤੂੰ ਚਾਰ ਯੁਗਾਂ ਤੱਕ ਜੀਂਦਾ ਰਹੇ। ਘਰ ਸੋ ਲਾਏ ਨੀਰ ਦ੍ਰਿਗ ਜਾਈ, ਗਲ ਨਾਲ ਗੁਰੂ ਨਾਨਕ ਸਾਹਿਬ ਨੂੰ ਨਾਲਿਆ, ਨੇਤਰਾਂ ਵਿੱਚ ਪਾਣੀ ਭਰਿਆ ਆ ਮਾਂ ਦੇ। ਮਹਾ ਮੋਹ ਮਾਤਾ ਬਿਰਮਾਈ, ਜਿਹੜੀ ਮਾਂ ਤ੍ਰਿਪਤਾ ਬੜੇ ਮੋਹ ਦੇ ਵਿੱਚ ਕਹਿੰਦੇ ਲੀਨ ਹੋ ਗਈ ਹੈ। ਤਜ ਨਾ ਸਕਤ ਸੁਤ ਕੋ ਨਿਜ ਅੰਕਾਰ, ਇੰਨੇ ਮੋਹ ਵਿੱਚ ਆਈ ਆਪਣੇ ਪੁੱਤਰ ਨੂੰ ਕਹਿੰਦੇ ਜੱਫੀ ਵਿੱਚੋਂ ਛੱਡ ਨਹੀਂ ਰਹੀ ਹੈ। ਜੋ ਪਾਵੈ ਪਾਰਸ ਕੇ ਤਰੰਕਾ, ਕਹਿੰਦੇ ਕੋਈ ਗਰੀਬ ਕਿਸੇ ਪਾਰਸ ਦੀ ਬੱਟੀ ਪਾ ਲਏ ਫਿਰ ਹੱਥੋਂ ਨਹੀਂ ਨਾ ਛੱਡਦਾ ਹੁੰਦਾ, ਐਵੇਂ ਮਾਂ ਛੱਡ ਨਹੀਂ ਰਹੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗਲਵਚੜੀ ਵਿੱਚੋਂ। ਅਸ਼ਰੂ ਪਾਤ ਸੋ ਭੀਗੇ ਅੰਗਾ, ਉਸ ਵੇਲੇ ਵਿਛੋੜੇ ਦੇ ਅਥਰੂ ਡਿੱਗਣ ਲੱਗੇ ਆ, ਮਾਤਾ ਦੇ ਅਥਰੂਆਂ ਨਾਲ ਅੰਗ ਭਿਉਂ ਦਿੱਤੇ ਮਾਂ ਨੇ। ਮਨ ਹੋ ਪ੍ਰੇਮ ਪਰਵਾਹ ਉਮੰਗਾ, ਮਨੋ ਕਹਿੰਦੇ ਪ੍ਰੇਮ ਦਾ ਪ੍ਰਵਾਹ ਕਹਿੰਦੇ ਇਸ ਤਰ੍ਹਾਂ ਉਛਲਿਆ ਹੈ। ਦੋਹਰਾ ਵੇਖ ਗੁਰੂ ਕੋ ਦੇਖ ਕਰ, ਉਸ ਵੇਲੇ ਗੁਰੂ ਮਹਾਰਾਜ ਦਾ ਉੱਪਰਲਾ ਜਿਹੜਾ ਭੇਖ ਜਿਹਾ ਦੇਖ ਕਰਕੇ, ਪਿਤ ਵਿਸ਼ੇਖ ਰਿਸ ਮਾਨ, ਕਾਲੂ ਜੀ ਨੇ ਵਿਸ਼ੇਸ਼ ਕਰਕੇ ਬਹੁਤ ਗੁੱਸਾ ਜਿਹਾ ਮੰਨਿਆ ਵੀ ਇਹ ਤਾਂ ਖਬਰੀ ਜੀ ਪਾਈ ਫਿਰਦੇ ਹੈ। ਕੱਟ ਕੋ ਪੀਨ ਇੱਕ ਨੁਕਤ ਕਰ, ਲੱਕ ਨਾਲ ਕੋਪੀਨ ਜੀ ਕਸੀ ਬੰਨੀ ਹੋਈ ਹੈ ਤੇ ਹੱਥਾਂ ਵਿੱਚ ਇੱਕ ਕਹਿੰਦੇ ਸਾਫਾ ਜਿਹਾ ਫੜਿਆ ਹੋਇਆ ਹੈ। ਦੋ ਦੁਪੱਟੇ ਸੰਭਿਆਨ, ਕਹਿੰਦੇ ਇਸ ਤਰ੍ਹਾਂ ਦੋ ਚਾਦਰਿਆ ਦੋ ਦੁਪੱਟਾਂ ਵੜੇ, ਜਾਣੀ ਉਹ ਦੋ ਵਿੱਚ ਸਿਉਣ ਜੀ ਪਾਈ ਹੋਈ ਹੈ, ਇਸ ਤਰ੍ਹਾਂ ਦੋ ਚਾਦਰੇ ਹਨ ਦੋ ਦੋ ਪਟਾਂ ਵਾਲੇ ਚੌਪਈ ਕਟ ਹੈ ਲਪੇਟਿਓ ਇੱਕ ਸੰਭਿਆਨਾ ਦਾ ਵੱਡਾ ਸਾਰਾ ਜਿਹੜਾ ਚਾਦਰਾ ਲੱਕ ਨਾਲ ਲਪੇਟਿਆ ਹੋਇਆ ਸਤਿਗੁਰਾਂ ਨੇ ਦੂਜੋ ਤਨ ਪਰ ਮਾਇਆ ਨਿਧਾਨਾ ਦੂਸਰਾ ਜਿਹੜਾ ਚਾਦਰਾ ਜੋ ਮਿਹਰ ਦੇ ਖਜ਼ਾਨੇ ਸਤਿਗੁਰੂ ਉਹਨਾਂ ਨੇ ਉੱਪਰ ਲਿਆ ਬੁੱਕਲ ਜੀ ਮਾਰੀ ਹੋਈ ਹੈ ਇੱਕ ਨੁਕਤ ਸਿਰ ਉੱਪਰ ਸੋ ਹੈ ਇੱਕ ਜਿਹੜਾ ਸਾਫਾ ਜਿਹਾ ਮਹਾਰਾਜ ਦੇ ਸੀਸ ਉੱਪਰ ਬੰਨਿਆ ਹੋਇਆ ਸਜਰਿਆ ਸੋ ਰਿਹਾ ਮਿਹਨਤੀ ਜੁਗਲ ਗਜਨ ਕਾ ਜੋ ਹੈ ਜਿਹੜਾ ਦੋ ਜੀ ਮਿਹਨਤੀ ਜਾ ਜਾਣੀ ਦੋ ਗਜਾ ਪਰਨਾ ਜਾਇ ਸਫਾ ਜਾ ਉਸ ਸੀਸ ਤੇ ਸਜਾਇਆ ਹੋਇਆ ਐਸੋ ਧਿਆਨ ਧਰਤ ਸਿੱਖ ਜੇਉ ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੇ ਲਿਬਾਸ ਦਾ ਜਿਹੜੇ ਕੁਲ ਸਿੱਖ ਧਿਆਨ ਧਰਦੇ ਮਨ ਬਾਂਛਤ ਫਲ ਪਾਵੈ ਦੇ ਕਹਿੰਦੇ ਉਹ ਸਿੱਖ ਵੀ ਜੋ ਸਿੱਖਾਂ ਦਾ ਮਨ ਚਾਹੁੰਦਾ ਉਹ ਫਲ ਪਾ ਲਵੇਗਾ ਇਸ ਧਿਆਨ ਦੁਆਰਾ ਜਬ ਕਾਲੂ ਪਿਖ ਰਿਸ ਮਨ ਕੀਨੀ ਜਦੋਂ ਕਾਲੂ ਜੀ ਨੇ ਵੇਖ ਕੇ ਮਨ ਵਿੱਚ ਗੁੱਸਾ ਜਾ ਕੀਤਾ ਵੀ ਇਹ ਤਾਂ ਸਾਧ ਬਣੇ ਬੈਠੇ ਲਾਲੂ ਸਭ ਬੇਦ ਮਨ ਮਹਿ ਜੀਨੀ ਜਿਹੜਾ ਛੋਟਾ ਭਰਾ ਲਾਲੂ ਉਹਨੇ ਸਭ ਤਰ੍ਹਾਂ ਮਨ ਵਿੱਚ ਜਾਣ ਲਈ ਵੱਡਾ ਭਰਾ ਤਾਂ ਗੁੱਸੇ ਹੋਇਆ ਹੈ ਮਹਾਰਾਜ ਨੂੰ ਕੁਛ ਹੋਊਗਾ ਪੁੱਠਾ ਸਿੱਧਾ ਬੋਲੂਗਾ ਸਰਬ ਬਿਦਨ ਸੋ ਅਧਿਕ ਬੁੱਧਵਾਨ ਇਹ ਜਿਹੜਾ ਛੋਟਾ ਭਰਾ ਲਾਲੂ ਸੀ ਇਹ ਸਭ ਤਰ੍ਹਾਂ ਕਰਕੇ ਆਪਣੇ ਵੱਡੇ ਭਰਾ ਨਾਲੋਂ ਜ਼ਿਆਦਾ ਬੁੱਧੀਵਾਨ ਸੀ ਜ਼ਿਆਦਾ ਸਿਆਣਾ ਸੀ ਘਰ ਵਿਚਾਰ ਤਿੰਨ ਬਚਨ ਬਖਾਨਾ ਇਸ ਲਾਲੂ ਨੇ ਵਿਚਾਰ ਕਰਕੇ ਕਾਲੂ ਭਰਾ ਨੂੰ ਬਚਨ ਕਿਹਾ ਹਮਰੀ ਤੁਮਰੀ ਏ ਕਹਿ ਲਾਜਾ ਦੇਵੀ ਹੈ ਵੱਡੇ ਭਰਾ ਮੇਰੀ ਤੇ ਤੇਰੀ ਇੱਕ ਲੱਜਿਆ ਹੈ ਕਿ ਇੱਜ਼ਤ ਬਰੋ ਹੈ ਜਸ ਆਪ ਜਸ ਕੋ ਕਾਜ ਕੁਕਾਜਾ ਤੇਰੇ ਭਰਾ ਦਾ ਵੱਡੇ ਭਰਾ ਦਾ ਨਰਾਦਰ ਹੋਵੇ ਜਾਂ ਜਸ ਹੋ ਜੇ ਇੱਕ ਕੰਮ ਹੈ ਮੇਰਾ ਜਸ ਹੋ ਗਿਆ ਤੇਰਾ ਜਸ ਤੇਰਾ ਨਰਾਦਰ ਹੋ ਗਿਆ ਮੇਰਾ ਵੀ ਵਿੱਚ ਨਰਾਦਰ ਹੈ ਦੋਹਰਾ ਇੱਕ ਬਨਾਰਸੀ ਮਾਤ ਹਮ ਸਾਡੇ ਦੋਵੇਂ ਭਰਾਵਾਂ ਦੀ ਇੱਕੋ ਮਾਂ ਹੈ ਜਿਹਦਾ ਨਾਮ ਬਨਾਰਸੀ ਜੀ ਹੈ ਪਿਤਾ ਏਕ ਸ਼ਿਵ ਰਾਮ ਸਾਡਾ ਪਿਓ ਵੀ ਇੱਕੋ ਹੀ ਹੈ ਜਿਹਦਾ ਪਿਤਾ ਦਾ ਨਾਮ ਸ਼ਿਵ ਰਾਮ ਹੈ ਹਮਰਾ ਤੁਮਰਾ ਭੇਦ ਨਹਿ ਇਸ ਕਰਕੇ ਵੀ ਵੱਡੇ ਭਰਾਵਾ ਮੇਰਾ ਤੇ ਤੇਰਾ ਤਾਂ ਕੋਈ ਭੇਦ ਨਹੀਂ ਫਰਕ ਨਹੀਂ ਹੈ ਹੈ ਏਕੋ ਸਭ ਧਾਮ ਸਾਡਾ ਕਹਿੰਦੇ ਘਰਾ ਵੀ ਜਿਹੜਾ ਘਰ ਵੀ ਇੱਕੋ ਹੀ ਹੈ ਆਪਾਂ ਕੋਈ ਅੱਡੋ ਅੱਡ ਨਹੀਂ ਰਹਿ ਰਹੇ ਹਾਂ ਚੌਪਈ ਮਾਨਹ ਬਚਨ ਕਹਿਓ ਆਬ ਮੇਰਾ ਇਸ ਕਰਕੇ ਵੀ ਮੇਰੇ ਛੋਟੇ ਭਰਾ ਦਾ ਬਚਨ ਕਿਹਾ ਵੱਡੇ ਭਰਾ ਕਾਲੂ ਤੂੰ ਹੁਣ ਮੰਨ ਲੈ ਕਠਨ ਸੁਭਾਅ ਅਧਿਕ ਹੈ ਤੇਰਾ ਹੈ ਤੂੰ ਮੇਰਾ ਵੱਡਾ ਭਰਾ ਪਰ ਤੇਰਾ ਜਿਹੜਾ ਸੁਭਾਅ ਮੇਰੇ ਨਾਲੋਂ ਜ਼ਿਆਦਾ ਸਖਤ ਜਿਹਾ ਹੈ ਤੂੰ ਕਰੜੇ ਹੀ ਬੋਲਦਾ ਹੁਣੇ ਨਹਿ ਦੁਰਬਾਕ ਬਖਾਨਾ ਕੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਤੂੰ ਕੋਈ ਇਹੋ ਜਿਹੇ ਕਠਨ ਜਿਹੇ ਬਚਨ ਨਹੀਂ ਬੋਲਣੇ ਹਨ ਰੋਸ ਨਿਵਾਰ ਹਿਰਦੈ ਜੋ ਤੇਰੇ ਹਿਰਦੇ ਵਿੱਚ ਇਹਨਾਂ ਦਾ ਬਾਹਰਲਾ ਭੇਖ ਜੇ ਸਾਧੂ ਬਣੇ ਵੇਖ ਕੇ ਗੁੱਸਾ ਆ ਰਿਹਾ ਗੁੱਸੇ ਨੂੰ ਹਿਰਦੇ ਚੋਂ ਕੱਢ ਦੇ ਆਨੰਦ ਉਚਰ ਮਧੁਰ ਬਾਰ ਬੈਨਾ ਮੇਰੇ ਭਰਾ ਇਹਨਾਂ ਨੂੰ ਦੇਖ ਕੇ ਮੁੱਖੋਂ ਤੂੰ ਮਿੱਠੇ ਬਚਨ ਬੋਲ ਇੱਕ ਬਾਰ ਲੈ ਚੱਲੀਏ ਐਨਾ ਇਸ ਤਰ੍ਹਾਂ ਆਪਾਂ ਗੁਰੂ ਨਾਨਕ ਨੂੰ ਮਿੱਠੇ ਪ੍ਰੇਮ ਪਿਆਰ ਦੇ ਬਚਨ ਬੋਲ ਕੇ ਇੱਕ ਵਾਰੀ ਆਪਣੇ ਘਰੇ ਲੈ ਚੱਲੀਏ ਫਿਰ ਉੱਥੇ ਭਾਵੇਂ ਲੜ ਲਈ ਸੁਣ ਕਾਲੂ ਤੂੰ ਛੱਡ ਰਹੇ ਹੋ ਇਸ ਤਰ੍ਹਾਂ ਛੋਟੇ ਭਰਾ ਤੋਂ ਸੁਣ ਕੇ ਕਾਲੂ ਚੁੱਪ ਚਾਪ ਹੋ ਰਿਹਾ ਕਰ ਵਿਚਾਰ ਨਹਿ ਬਚ ਕੁਛ ਕਹਿਓ ਵਿਚਾਰ ਕਰਕੇ ਵੀ ਠੀਕ ਕਹਿ ਰਿਹਾ ਕੋਈ ਬਚਨ ਨਹੀਂ ਕਿਹਾ ਚੁੱਪ ਹੋ ਗਿਆ ਹੈ ਲਾਲੂ ਢਿੱਗ ਹੋਇਆ ਬਚਨ ਉਬਾਚਾ ਜਦੋਂ ਦੇਖਿਆ ਵੀ ਕਾਲੂ ਤਾਂ ਚੁੱਪ ਹੈ ਤੇ ਲਾਲੂ ਛੋਟੇ ਭਰਾ ਨੇ ਮਹਾਰਾਜ ਦੇ ਨੇੜੇ ਜੇ ਹੋ ਕੇ ਬਚਨ ਕਿਹਾ ਸੁਣ ਨਾਨਕ ਮੈਂ ਤੁਮਰੋ ਚਾਚਾ ਗੁਰੂ ਨਾਨਕ ਸਾਹਿਬ ਸੁਣੋ ਮੈਂ ਤੁਹਾਡਾ ਚਾਚਾ ਲੱਗਦਾ ਅੰਤਰ ਤਨਕ ਤੋਰ ਮਮ ਬੈਸਾ ਤੁਹਾਡੇ ਜਿਹੜੇ ਪਿਤਾ ਹੈ ਉਹਦੇ ਨਾਲੋਂ ਮੇਰੀ ਥੋੜੀ ਜਿਹੀ ਉਮਰ ਦੇ ਵਿੱਚ ਫਰਕ ਹੈ ਮੈਂ ਤੁਹਾਡੇ ਪਿਤਾ ਨਾਲੋਂ ਛੋਟੀ ਉਮਰ ਵਿੱਚ ਹਾਂ ਮਾੜਾ ਜਿਹਾ ਮੈਂ ਹੋ ਤੁਮਰੇ ਤਾਤ ਜੈਸਾ ਕੀ ਮਾਰਾ ਉਹਨਾਂ ਦਾ ਛੋਟਾ ਭਰਾ ਹੋਣ ਕਰਕੇ ਮੈਂ ਵੀ ਤੁਹਾਡੇ ਪਿਓਾਂ ਵਰ ਗਈ ਹਾਂ ਦੋਹਰਾ ਜਬ ਵਿਦੇਸ਼ ਉੱਠ ਕਰ ਚੱਲੇ ਗੁਰੂ ਨਾਨਕ ਸਾਹਿਬ ਜਦੋਂ ਤੁਸੀਂ ਉੱਠ ਕੇ ਇਸ ਦੇਸ਼ ਤੋਂ ਵਿਦੇਸ਼ ਨੂੰ ਚਲੇ ਗਏ ਰੁਦਨ ਕਰਤ ਤਬ ਮਾਤ ਤੁਹਾਡੀ ਮਾਤਾ ਤਿਰਪ ਸੰਪਦਾ ਮਾਰਾ ਬੜਾ ਰੋਣਾ ਕਰ ਰਹੀ ਸੀ। ਸੁਤ ਕੋ ਬਿਰਹਿ ਵਿਚਾਰ ਕੈ, ਮੇਰੇ ਪੁੱਤਰ ਦਾ ਵਿਛੋੜਾ ਹੋ ਗਿਆ ਵਿਚਾਰ ਕੇ। ਬਿਲਪਤ ਬਾਸੁਰ ਰਾਤ, ਦਿਨ ਹੋਵੇ ਰਾਤ ਹੋਵੇ ਬਸ ਵਿਆਕੁਲ ਹੋਈ ਰੋਈ ਪਿੱਟੀ ਜਾਂਦੀ ਸੀ। ਚੌਪਈ ਕਾਲੂ ਤੁਮ ਹੈ ਕੁਵਾਕ ਉਚਾਰੇ, ਜਦੋਂ ਮਹਾਰਾਜ ਤੁਸੀਂ ਘਰੋਂ ਚੱਲੇ ਸੀ ਨਾ ਸੁਲਤਾਨਪੁਰ ਨੂੰ, ਉਸ ਵੇਲੇ ਮੈਂ ਵੇਖਿਆ ਸੀ ਤੁਹਾਡੇ ਪਿਓ ਕਾਲੂ ਨੇ ਬੜੇ ਖੋਟੇ ਵਚਨ ਕਹੇ ਸੀ ਵੀ ਤੂੰ ਤਾਂ ਘਰ ਉਜਾੜੂ ਹੈ। ਚੇਤਨ ਕਰ ਚਿਤ ਦੇਹੋ ਵਿਸਾਰੇ, ਕਰਕੇ ਇਹ ਗੁਰੂ ਨਾਨਕ ਸਾਹਿਬ ਯਾਦ ਵਿੱਚ ਨਾ ਕਰੋ, ਚਿਤ ਵਿੱਚ ਭੁਲਾ ਦਿਓ ਆਪਣੇ ਪਿਓਆਂ ਨੂੰ ਬਚਨਾਂ ਨੂੰ। ਨਿਜ ਜਨਨੀ ਦਿਸ਼ ਦੇਖ ਦਇਆ ਕਰ, ਆਪਣੀ ਮਾਤਾ ਵੱਲੀ ਰੋਂਦੀ ਦੇਖ ਕੇ ਹੁਣ ਤੁਸੀਂ ਮਹਾਰਾਜ ਦਇਆ ਕਰੀਏ ਦੇ ਵੱਲੀ। ਗਵਨਹ ਨਹਿ ਵਿਦੇਸ਼ ਰਹੁ ਨਿਜ ਘਰ, ਇਸ ਕਰਕੇ ਹੁਣ ਵਿਦੇਸ਼ ਵਿੱਚ ਨਾ ਜਾਓ ਆਪਣੇ ਘਰੇ ਰਿਹਾ ਕਰੋ ਮਾਤਾ ਜੀ ਕੋਲ। ਮਨ ਸਨੇਹ ਮਹਿ ਮਗਨ ਰਹਿ ਨਿਤ, ਤੁਹਾਡੀ ਜਿਹੜੀ ਮਾਂ ਹੈ ਮਨ ਦੇ ਵਿੱਚ ਮੋਹ ਕਰਕੇ ਹਮੇਸ਼ਾ ਡੁੱਬੀ ਰਹਿੰਦੀ ਹੈ, ਲੀਨ ਹੋਈ ਰਹਿੰਦੀ ਹੈ। ਕਯੋ ਵਿਦੇਸ਼ ਹੋਤੋ ਮੁਝ ਇੱਕ ਸੁਤ, ਮੇਰਾ ਗੁਰੂ ਨਾਨਕ ਇੱਕੋ ਇੱਕ ਪੁੱਤਰ ਸੀ ਉਹ ਮੈਨੂੰ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਆ ਗਏ। ਜਾਂ ਤੇ ਕਰਤ ਵਿਲਾਪ ਕਲਾਪਾ, ਕਰਕੇ ਮਾਤਾ ਤੁਹਾਡੀ ਬਹੁਤਾ ਮਾਰਾ ਜਾਣ ਤੋਂ ਵਿਲਾਪ ਕਰਦੀ ਹੈ, ਰੋਂਦੀ ਪਿੱਟਦੀ ਹੈ। ਸੁਤ ਬਿਰਹਾ ਤੇ ਤਨ ਪਰ ਤਾਪਾ, ਪੁੱਤਰ ਦਾ ਵਿਛੋੜਾ ਹੋਣ ਕਰਕੇ ਇਹਦਾ ਜਿਹੜਾ ਸਰੀਰ ਤਪਿਆ ਹੀ ਰਹਿੰਦਾ, ਦੂਨ ਗਰਮ ਹੀ ਰਹਿੰਦਾ ਹੈ। ਸੁਣ ਤੋ ਸਰੋਤ ਸਦਨ ਤੇ ਧਾਈ, ਦੇਖੋ ਹੁਣ ਜਦੋਂ ਮਾਰਾ ਇਹਨੇ ਖਬਰ ਸੁਣੀ ਹੈ ਤੇ ਉਹਦੇ ਘਰੋਂ ਇਹ ਦੌੜ ਕੇ ਆਈ ਤੁਹਾਡੀ ਮਾਂ। ਵਦਨ ਬਿਲੋਕਨ ਹਿਤ ਦਰੁਤ ਆਈ, ਤੁਹਾਡਾ ਮੁਖ ਤੱਕਣ ਵਾਸਤੇ ਛੇਤੀ ਆਈ ਹੈ ਚੱਲ ਕੇ। ਵੱਡੋ ਭਰਾਤ ਹੋ ਪਿਤ ਸਮ ਜਨ, ਕੀ ਮਾਰਾ ਮੈਂ ਵੀ ਭਰਾ ਹੈ, ਇਸ ਤਰ੍ਹਾਂ ਮੈਨੂੰ ਵੀ ਤੁਸੀਂ ਇਸ ਤਰ੍ਹਾਂ ਮੈਂ ਵੱਡੇ ਭਰਾ ਨੂੰ ਆਪਣੇ ਪਿਤਾ ਦੇ ਸਮਾਨ ਜਾਣਦਾ, ਭਾਵ ਕਾਲੂ ਨੂੰ ਆਪਣੇ ਪਿਤਾ ਵਰਗਾ ਹੀ ਸਮਝਦਾ। ਸਨਮੁਖ ਨਹਿ ਗਬ ਵਚਨ ਲਖਾਨੋ, ਦੇਖ ਲੋ ਮੈਂ ਆਪਣੇ ਭਰਾ ਨੂੰ ਪਿਤਾ ਸਮਾਨ ਜਾਣ ਕੇ ਸਾਹਮਣੇ ਨਹੀਂ ਬੋਲਦਾ, ਭਾਵ ਢੰਗ ਨਾਲ ਕਹਿੰਦਾ ਵੀ ਤੁਸੀਂ ਵੀ ਪਿਓ ਦੇ ਸਾਹਮਣੇ ਨਹੀਂ ਕੁਛ ਬੋਲਣਾ ਹੈ। ਦੋਹਰਾ ਨਿਜ ਨਿਕੇਤ ਚੱਲੀਏ ਆਵੇ, ਇਸ ਕਰਕੇ ਮਾਰਾ ਮੇਰਾ ਵਚਨ ਮੰਨ ਕੇ ਹੁਣ ਆਪਣੇ ਘਰ ਨੂੰ ਇੱਕ ਵਾਰ ਚੱਲ ਪਈਏ। ਰਹੋ ਨਾ ਜਾਓ ਵਿਦੇਸ਼, ਮੈਂ ਚਾਚਾ ਕਹਿ ਰਿਹਾ ਵੀ ਘਰੇ ਰਹਿਣਾ, ਤੁਸੀਂ ਵਿਦੇਸ਼ ਨੀ ਕਿਤੇ ਜਾਣਾ ਹੈ। ਮਾਤ ਪਿਤਾ ਸੁਖ ਦੀਜੀਏ, ਆਪਣੇ ਮਾਂ ਪਿਆ ਨੂੰ ਘਰੇ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਸੁਖ ਬਖਸ਼ੀਏ। ਦੂਰ ਕਰੋ ਇਹ ਬੇਸ, ਜਿਹੜਾ ਉੱਪਰ ਤੁਸੀਂ ਲਵਾ ਜਾ ਤਾਰੇ ਨਾ ਸਾਧਾ ਸੰਤਾਂ ਬੜਾ ਵੀ ਦੂਰ ਕਰ ਦਿਓ, ਲਾ ਕੇ ਪਰੇ ਸਿੱਟ ਦਿਓ। ਚੌਪਈ ਗਿਆਨ ਸਾਨ ਸ੍ਰੀ ਨਾਨਕ ਬਾਨੀ, ਜੋ ਗੁਰੂ ਨਾਨਕ ਸਾਹਿਬ ਦੇ ਬਚਨ ਹੈ ਕਹਿੰਦੇ ਗਿਆਨ ਵਾਲੇ ਆਨਨ ਭਾਨੈ ਅਨੇਕ ਗੁਣ ਖਾਨੀ, ਅਨੇਕਾਂ ਗੁਣਾਂ ਦੇ ਖਾਣ ਸਤਿਗੁਰੂ ਮੁਖੋਂ ਗਿਆਨਮੀ ਬਚਨ ਕਹਿਣ ਲੱਗੇ ਚਾਚੇ ਨੂੰ। ਇੱਕ ਨਿਕੇਤ ਰੋਕਿਓ ਕਰ ਦਾਵਾ, ਕਹਿੰਦੇ ਚਾਚਾ ਤੂੰ ਇੱਕ ਘਰ ਰੋਕਿਆ ਦਾਵਾ ਜਾ ਬੰਨ ਕੇ ਵੀ ਇਹ ਸਾਡਾ ਘਰ ਹੈ। ਚਿਹਤੇ ਕਬ ਹੈ ਨਾ ਹੋਤ ਚਲਾਵਾ, ਕਹਿੰਦੇ ਜਿਸ ਕਰਕੇ ਤੇਰਾ ਮਨ ਉਸ ਤੋਂ ਚਲਾਏ ਮਨ ਨਹੀਂ ਹੁੰਦਾ, ਉੱਥੇ ਘਰੇ ਫਿਰੀ ਜਾਂਦਾ ਮਨ। ਅਸੀਂ ਤਾਂ ਇਹੋ ਜਿਹਾ ਘਰ ਦਾ ਦਾਵਾ ਬੰਨਿਆ ਜੋ ਕਦੇ ਨੀ ਕਹਿੰਦੇ ਚਲਾਏ ਮਨ ਕਿਤੇ ਨੀ ਢਹਿੰਦਾ ਹੈ। ਪੂਰਨ ਕੇਤ ਔਰ ਸਭ ਜਾਣੇ, ਹੋਰ ਜਿੰਨੇ ਆ ਘਰ ਬਾਰ ਜੇ ਸਭ ਝੂਠੇ ਮਾਠੇ ਅਸੀਂ ਜਾਣੇ ਹੋਏ। ਤੇਹ ਨਿਕੇਤ ਜੋ ਜਬ ਮਨ ਮਾਨੇ, ਹਾਂ ਕਹਿੰਦੇ ਅਸਲੀ ਘਰ ਹੈ ਸੱਚਖੰਡ, ਜਦੋਂ ਉਹਦੇ ਵਿੱਚ ਸਾਡਾ ਮਨ ਗਿਆ ਬਸ ਉੱਥੇ ਰਹਿੰਦੇ, ਉੱਥੇ ਹੀ ਫਿਰ ਜਾਣਾ ਆਸਾਨ ਹੈ। ਬਿਨ ਸੋ ਜਾਏ ਇਹ ਕੂਰ ਪਸਾਰਾ, ਜਿਹੜੇ ਘਰ ਦਾ ਪਸਾਰਾ ਜਾ ਖਲਾਰਾ ਟੱਬਰ ਤੀਰ ਦਾ, ਇਹਨੇ ਤਾਂ ਇੱਕ ਦਿਨ ਮਰ ਮੁੱਕ ਜਾਣਾ ਖਿਲਰ ਜਾਣਾ। ਫਸ ਹੈ ਬਾਦ ਨਰ ਜਗ ਜੰਜਾਰਾ, ਮਨੁੱਖ ਕਹਿੰਦੇ ਸੰਸਾਰ ਦੇ ਧੰਦਿਆਂ ਵਿੱਚ ਵਾਧੂ ਫਸ ਜਾਂਦਾ, ਇੱਥੇ ਰੋਈ ਪਿੱਟੀ ਜਾਂਦਾ, ਇੱਥੇ ਔਖਾ ਹੋਈ ਜਾਂਦਾ। ਵੈਸ ਬਿਹਾਵਹਿ ਵਿਸਰੇ ਸਾਰੀ, ਪਰਮੇਸ਼ਰ ਨੂੰ ਭੁੱਲਿਆ ਹੋਇਆ ਸਾਰੀ ਉਮਰ ਕਹਿੰਦੇ ਇਹਦੀ ਫਸਿਆ ਇਹਦੀ ਲੱਗ ਜਾਂਦੀ ਹੈ। ਗਮ ਨਹਿ ਅੰਤ ਸਮੇਂ ਕਰ ਝਾਰੀ, ਜਦੋਂ ਕਹਿੰਦੇ ਅੰਤ ਦਾ ਸਮਾਂ ਜਾਂ ਹੁੰਦਾ ਹੱਥ ਝਾੜ ਕੇ ਇੱਥੋਂ ਫਿਰ ਮਰਦਾ ਹੋਇਆ ਚੱਲ ਪੈਂਦਾ ਹੈ ਮਨੁੱਖ। ਪੂਰਬ ਸੂਰਹਿ ਆਗੇ ਜਾਈ, ਅੱਗੇ ਜਾ ਕੇ ਫਿਰ ਬਹੁਤ ਤਕੜਾ ਹੀ ਝੂਰਦਾ ਹੈ। ਫਸੇ ਕੂਰ ਮਹਿ ਬੈਸ ਬਿਹਾਈ, ਐਵੇਂ ਝੂਠੇ ਘਰ ਵਿੱਚ ਫਸਿਆ ਵੀ ਮੈਂ ਤਾਂ ਅਮਰ ਬਤੀਤ ਕੀਤੀ, ਐਵੇਂ ਝੂਠੇ ਪਰਿਵਾਰ ਵਿੱਚ ਰਹਿ ਕੇ ਫਸਿਆ ਅਮਰ ਬਤੀਤ ਕੀਤੀ, ਅਸਲਾ ਤਾਂ ਮੈਂ ਘਰ ਲੱਭਿਆ ਹੀ ਨਹੀਂ, ਫਿਰ ਪਛਤਾਉਂਦਾ ਇਹ। ਦੋਹਰਾ ਲਾਲੂ ਭਾਖੇ ਤਾਤ ਸੁਣ, ਉਸ ਵੇਲੇ ਜਿਹੜਾ ਲਾਲੂ ਜੀ ਹੈ ਉਹ ਕਹਿਣ ਲੱਗਿਆ, ਇਹ ਪੁੱਤਰ ਵਾਂਗ ਗੁਰੂ ਨਾਨਕ ਸਾਹਿਬ ਸੁਣ, ਆਈ ਹੈ ਤੂੰ ਜਮਾਤ, ਦੇਖੋ ਤੁਹਾਡੀ ਜਿਹੜੀ ਮਾਂ ਹੈ ਤੁਹਾਨੂੰ ਆਪ ਲੈਣ ਵਾਸਤੇ ਚੱਲ ਕੇ ਆਈ ਹੈ। ਬਹੁਤ ਦਿਵਸ ਕੀ ਦਰਸ਼ਕੋ, ਬਹੁਤ ਦਿਨਾਂ ਤੋਂ ਲੈ ਕੇ ਦਰਸ਼ਨਾਂ ਦੀ ਇੱਛਾ ਰੱਖਦੀ ਸੀ, ਅਬ ਲਾਖਾ ਅਧਿਕਾਤ, ਤੁਹਾਡੇ ਦਰਸ਼ਨਾਂ ਦੀ ਬਹੁਤੀ ਚਾਹਨਾ ਸੀ, ਦੇਖੋ ਆਪ ਚੱਲ ਕੇ ਆਈ, ਇਹਦੇ ਨਾਲ ਚੱਲ ਕੇ ਜਾਓ ਘਰੇ। ਚੌਪਈ ਹਾਂ ਚਾਚਾ ਕਾਲੂ ਪਿਤਾ, ਪਿਤ ਤੁਮਰਾ, ਮੈਂ ਤੁਹਾਡਾ ਚਾਚਾ ਲੱਗਦਾ, ਕਾਲੂ ਤੁਹਾਡਾ ਪਿਤਾ ਹੈ, ਪ੍ਰੇਮ ਕਰਤ ਪਰਵਾਰ ਹੈ ਸਗਰਾ, ਤੁਹਾਡੇ ਨਾਲ ਮਾਰਾ ਸਾਰਾ ਜਿਹੜਾ ਪਰਿਵਾਰ ਉਹ ਪ੍ਰੇਮ ਪਿਆਰ ਕਰ ਰਿਹਾ ਹੈ। ਚਲੋ ਕੁਟੰਬ ਵਿਖੇ ਨਿਜ ਰਹੀ ਹੈ, ਇਸ ਕਰ ਮਾਰਾ ਚਲੋ ਆਪਣੇ ਪਰਿਵਾਰ ਦੇ ਵਿੱਚ ਮਿਲ ਜੁਲ ਕੇ ਰਹਿਣਾ ਕਰੀਏ, ਆਨ ਜਾਨ ਕੋ ਨਾਮ ਨ ਕਹੀਏ, ਹੋਰ ਕਿਸੇ ਅਸਥਾਨ ਤੇ ਜਾਣ ਵਾਸਤੇ ਬਿਲਕੁਲ ਨਾਮ ਨਾ ਕਹੀਏ ਵੀ ਅਸੀਂ ਫਲਾਨੇ ਥਾਂ ਹੁਣ ਜਾਣਾ ਹੈ। ਬਾਂਧਵ ਮਹਿ ਪਤ ਹੋਇ ਅਧਿਕਾਈ, ਕਿਉਂਕਿ ਆਪਣੇ ਭਰਾਵਾਂ ਵਿੱਚ ਆਪਣੇ ਸਾਕਾਂ ਸੋਨੀਆਂ ਵਿੱਚ ਰਹਿ ਕੇ ਬੜੀ ਇੱਜ਼ਤ ਵਰੋ ਹੁੰਦੀ ਹੁੰਦੀ, ਲਖ ਹੈ ਲਾਇਕ ਕੋ ਸਭ ਭਾਈ, ਜਿੰਨੇ ਫਿਰ ਭਰਾ ਜਾਣਦੇ ਵੀ ਇਹਨਾਂ ਦਾ ਪੁੱਤਰ ਸਭ ਤਰ੍ਹਾਂ ਕਰਕੇ ਯੋਗ ਹੈ, ਬੜਾ ਸਿਆਣਾ ਹੈ। ਬੇਖ ਫਕੀਰੀ ਜੋ ਤੁਮ ਕੀਨੋ, ਇਹ ਗੁਰੂ ਨਾਨਕ ਸਾਹਿਬ ਹੁਣ ਜਿਹੜਾ ਤੁਸੀਂ ਫਕੀਰਾਂ ਵਾਲਾ ਭੇਖ ਜਾ ਧਾਰ ਲਿਆ ਸਰੀਰ ਤੇ, ਸਭ ਹੈ ਸ਼ਰੀਕਨ ਇਉਂ ਮਨ ਚੀਨੋ, ਸਾਰੇ ਸ਼ਰੀਕਾਂ ਨੇ ਦੇ ਕੇ ਮਨ ਵਿੱਚ ਇਉਂ ਜਾਣਿਆ ਹੈ, ਭਇਓ ਨਲਾਇਕ ਆਏ ਨ ਕਾਜਾ, ਇਹਨਾਂ ਦਾ ਪੁੱਤਰ ਤਾਂ ਨਲਾਇਕ ਜਾ ਹੋ ਗਿਆ, ਇਹਨੂੰ ਕੰਮ ਕਰਨਾ ਆਉਂਦਾ ਨੀ ਕੋਈ, ਤਨ ਮੈਂ ਬੇਖ ਫਕੀਰੀ ਸਾਜਾ, ਇਸੇ ਕਰਕੇ ਇਹਨਾਂ ਦੇ ਪੁੱਤਰ ਨੇ ਸਰੀਰ ਤੇ ਫਕੀਰਾਂ ਵਾਲਾ ਭੇਖ ਜਾ ਧਾਰਿਆ ਹੈ। ਚੱਲ ਹੋ ਬਸ ਹੋ ਨਿਜ ਬਾਂਧਵ ਮਾਹੀ, ਇਸ ਕਰਕੇ ਗੁਰੂ ਨਾਨਕ ਸਾਹਿਬ ਸਾਡੇ ਨਾਲ ਚੱਲੋ, ਆਪਣੇ ਭਰਾਵਾਂ ਵਿੱਚ ਬਸੋ ਰਸੋ, ਮਨ ਉਹ ਬਚਮਮ ਫੇਰਹ ਨਾਹੀ, ਮੇਰੇ ਚਾਚੇ ਦਾ ਬਚਨ ਮੰਨ ਲੋ, ਇਹਨੂੰ ਬਿਲਕੁਲ ਨਾ ਮੋੜ ਨਾ ਕਰੋ। ਦੋਹਰਾ ਸ੍ਰੀ ਨਾਨਕ ਆਨਨ ਭਨੈ, ਮਹਾਰਾਜ ਉਸ ਵੇਲੇ ਆਪਣੇ ਮੁਖ ਤੋਂ ਕਹਿਣ ਲੱਗੇ, ਹੈ ਬਹੁ ਮਮ ਪਰਿਵਾਰ, ਵੀ ਚਾਚਾ ਸਾਡਾ ਤਾਂ ਪਹਿਲਾਂ ਹੀ ਬਹੁਤ ਵੱਡਾ ਪਰਿਵਾਰ ਆ ਜਿਹਦੇ ਵਿੱਚ ਅਸੀਂ ਵੱਸਦੇ ਰਹਿੰਦੇ, ਬਸੋ ਰੈਨ ਦਿਨ ਤਿਨਹਿ ਮਹਿ, ਉਸ ਵੱਡੇ ਸਾਰੇ ਪਰਿਵਾਰ ਵਿੱਚ ਦਿਨੇ ਰਾਤ ਹੀ ਅਸੀਂ ਕਹਿੰਦੇ ਹੈ ਸੁੱਖ ਨਾਲ ਵੱਸਦੇ ਰਸਦੇ, ਪਤ ਜਹ ਪਰਮ ਅਪਾਰ, ਇਸ ਪਰਿਵਾਰ ਵਿੱਚ ਰਹਿੰਦੇ ਹਾਂ ਸਾਡੀ ਬੜੀ ਤਕੜੀ ਬੇਅੰਤ ਇੱਜ਼ਤ ਬਰੋ ਬਣੀ ਹੈ, ਚੱਲਦੀ ਕਲਾ ਹੈ। ਸੋ ਇਸ ਤਰ੍ਹਾਂ ਇੱਕ ਹੇਠਾਂ ਵੀ ਲਿਖਿਆ ਹੋਇਆ ਸ਼ਬਦ, ਅਤੇ ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਬਸੋਖ, ਪਰ ਇੱਥੇ ਨਹੀਂ ਲਿਖਿਆ, ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਦੇ ਦਿੱਤਾ ਹੈ, ਖਿਮਾ ਹਮਾਰੀ ਮਾਤਾ ਕਹੀ, ਇਹ ਚਾਚਾ ਲਾਲੂ ਜਿਹੜੀ ਖਿਮਾ ਹੈ ਜਿਹੜੀ ਸਹਾਰਨ ਸ਼ਕਤੀ ਹੈ ਨਾ, ਇਹ ਸਾਡੀ ਮਾਂ ਕਹੀ ਜਾਂਦੀ ਹੈ। ਸੰਤੋਖ ਹਮਾਰਾ ਪਿਤਾ, ਜਿਹੜਾ ਇਹੋ ਜਿਹਾ ਲੱਭ ਜਾਣਾ ਰੁੱਖਾ ਮਿੱਸਾ, ਖੁਸ਼ ਹੋ ਕੇ ਉਹਨੂੰ ਛਕ ਲੈਣਾ, ਇਹ ਜਿਹੜਾ ਸੰਤੋਖ ਹੈ ਇਹ ਸਾਡਾ ਅਸਲੀ ਪਿਤਾ ਹੈ। ਸਤ ਹਮਾਰਾ ਚਾਚਾ ਕਹੀਏ, ਜਿਹੜਾ ਹਮੇਸ਼ਾ ਕਹਿੰਦੇ ਸੱਚ ਬੋਲਣਾ ਹੈ ਨਾ, ਇਹ ਸਾਡਾ ਅਸਲੀ ਚਾਚਾ ਕਿਹਾ ਜਾਂਦਾ ਹੈ। ਜਿਸ ਸੰਗ ਮਨੁਆ ਜਿੱਤਾ, ਜਿਸ ਸੱਚ ਰੂਪੀ ਚਾਚੇ ਨਾਲ ਮਿਲ ਕੇ ਆਪਣੇ ਮਨ ਨੂੰ ਅਸੀਂ ਜਿੱਤਿਆ, ਮਨ ਤੇ ਕਾਬੂ ਪਾਇਆ ਸੱਚ ਬੋਲ ਕੇ, ਸੁਣ ਲਾਲੂ ਗੁਣ ਐਸਾ, ਇਹ ਵੀ ਲਾਲੂ ਚਾਚਾ ਤੂੰ ਇਹੋ ਜਿਹਾ ਜਿਹੜਾ ਗੁਣ ਕੀ ਵਿਚਾਰ ਕਰ, ਸਗਲ ਲੋਕ ਬੰਧਨ ਕੇ ਬਾਂਧੇ, ਸਾਰੇ ਜਿੰਨੇ ਦੁਨੀਆਂ ਦੇ ਲੋਕ ਮੋਹ ਮਮਤਾ ਦੇ ਬੰਧਨਾਂ ਵਿੱਚ ਬੱਝੇ ਪਏ। ਸੋ ਗੁਣ ਕਹੀਆ ਕੈਸਾ, ਉਹ ਜਿਹੜਾ ਆਤਮਾ ਦਾ ਗੁਣ ਕੀ ਵਿਚਾਰ ਕਿਹੋ ਜਿਹਾ ਕਹੀਦਾ, ਉਹ ਵੀ ਸੁਣ ਲਾ ਤੂੰ। ਰਹਾਓ ਭਾਓ ਭਾਈ ਸੰਗ ਹਮਾਰੇ, ਜਿਹੜਾ ਪਰਮੇਸ਼ਰ ਦਾ ਪ੍ਰੇਮ ਹੈ ਇਹ ਸਾਡੇ ਨਾਲ ਕਹਿੰਦੇ ਭਰਾ ਹੈ, ਬਹੁਤ ਵਧੀਆ। ਪ੍ਰੇਮ ਪੂਤ ਸੋ ਸਾਚਾ, ਇਸੇ ਪ੍ਰੇਮ ਪੂਤ ਸੋ ਸਾਚਾ, ਜੋ ਸੱਚਾ ਕਹਿੰਦੇ ਪ੍ਰੇਮ ਹੈ ਇਹ ਪੁੱਤਰ ਹੈ ਸਾਡੇ ਨਾਲ। ਧੀ ਹਮਾਰੇ ਧੀਰਜ ਬਣੀ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੀ ਧੀਰਜ ਹੈ ਇਹ ਸਾਡੇ ਨਾਲ ਕਹਿੰਦੇ ਸੋਹਣੀ ਧੀ ਬਣ ਕੇ ਰਹਿ ਰਹੀ ਹੈ। ਐਸੇ ਸੰਗ ਹਮ ਰਚਿਆ, ਇਹੋ ਜਿਹੇ ਪਰਿਵਾਰ ਦੇ ਨਾਲ ਵੀ ਮੈਂ ਰਚਿਆ ਵਿਚਿਆ ਰਹਿ ਰਿਹਾ ਹਾਂ। ਸ਼ਾਂਤ ਹਮਾਰੇ ਸੰਗ ਸਹੇਲੀ, ਜਿਹੜੀ ਆ ਸ਼ਾਂਤੀ ਹੈ ਸਾਡੇ ਨਾਲ ਕਹਿੰਦੇ ਵਧੀਆ ਸਹੇਲੀ ਹੈ। ਮਤ ਹਮਾਰ ਚੇਲੀ, ਜਿਹੜੀ ਕਹਿੰਦੇ ਉੱਤਮ ਮਤ ਹੈ ਇਹ ਸਾਡੇ ਸਾਥ ਚੇਲੀ ਹੈ, ਸਾਡੀ ਘਰਵਾਲੀ ਹੈ, ਇਹ ਕੁਟੁੰਬ ਹਮਾਰਾ ਕਹੀਏ, ਚਾਚੂ ਇਹ ਸਾਡਾ ਅਸਲੀ ਪਰਿਵਾਰ ਕਿਹਾ ਜਾਂਦਾ ਹੈ। ਸਾਸ ਸਾਸ ਸੰਗ ਖੇਲੀ, ਕਹਿੰਦੇ ਸਵਾਸ ਸਵਾਸ ਦਮ ਦੋਵੇਂ ਦੇ ਨਾਲ ਅਸੀਂ ਖੇਲਦੇ ਹੱਸਦੇ ਹਾਂ। ਇੱਕ ਅੰਕਾਰ ਹਮਾਰਾ ਖਾਵੰਦ, ਇਸੇ ਤਰ੍ਹਾਂ ਜਿਹੜਾ ਇੱਕ ਓਂਕਾਰ ਹੈ ਵਾਹਿਗੁਰੂ ਸਾਡਾ ਮਾਲਕ ਹੈ, ਜਿਨ ਹਮ ਬਣਤ ਬਣਾਏ, ਉਹਨੇ ਕਹਿੰਦੇ ਇਹੋ ਜੀ ਸਾਡੀ ਬਣਤ ਬਣਾਈ, ਇਹੋ ਜਿਹਾ ਪਰਿਵਾਰ ਬਣਾਇਆ ਸਜਾਇਆ ਹੈ। ਇਸ ਕੋ ਤਿਆਗ ਅਵਰ ਕੋ ਲਾਗੇ, ਕਹਿੰਦੇ ਇਹੋ ਜਿਹੇ ਪਰਿਵਾਰ ਨੂੰ ਛੱਡ ਕੇ ਜਿਹੜੇ ਆ ਦੁਨੀਆਂ ਦੇ ਪਰਿਵਾਰ ਵਿੱਚ ਲੱਗੇ ਹੋਏ ਹੈ। ਨਾਨਕ ਸੋ ਦੁੱਖ ਪਾਏ, ਕਹਿੰਦੇ ਚਾਚਾ ਉਹ ਤਾਂ ਦੁੱਖ ਪਾਉਂਦੇ ਆ ਦੁਨੀਆਂ ਦੇ ਲੋਕ। ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਤੈਨੂੰ ਹੋਰ ਦੱਸਦੇ ਆ ਵੀ ਜਿਹੜੀ ਆਤਮ ਵਿਸ਼ੈਣੀ ਮਤ ਹੈ ਉਹ ਸਾਡੀ ਮਾਂ ਹੈ, ਜਿਹੜਾ ਸੰਤੋਖ ਹੈ ਧਾਰਿਆ ਇਹ ਸਾਡਾ ਅਸਲੀ ਪਿਓ ਹੈ। ਸਤ ਭਾਈ ਕਰ ਇਹੋ ਵਿਸ਼ੇਖ, ਇਸੇ ਤਰ੍ਹਾਂ ਜਿਹੜਾ ਸੱਚ ਬੋਲਣਾ ਹੈ ਵਿਸ਼ੇਸ਼ ਕਰਕੇ ਅਸੀਂ ਆਪਣੇ ਭਾਈ ਬਣਾਏ ਹੋਏ ਹਨ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਕਹਿੰਦੇ ਪਰਮੇਸ਼ਰ ਦੇ ਸੰਬੰਧ ਵਿੱਚ ਕਹਿਣਾ ਤਾਂ ਚਾਹੁੰਦੇ ਹਾਂ ਪਰ ਉਹਦਾ ਪਰਮੇਸ਼ਰ ਦਾ ਜਿਹੜਾ ਕੱਥ ਹੋਣ ਕਰਕੇ ਕੁਛ ਕਿਹਾ ਨਹੀਂ ਜਾ ਸਕਦਾ ਹੈ। ਤੋ ਕੁਦਰਤ ਕੀਮਤ ਨਹੀਂ ਪਾ, ਉਹਦੀ ਕੁਦਰਤ ਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ। ਰਹਾਓ ਸਰਮ ਸੁਰਤ ਦੋਇ ਸਸੁਰ ਭਏ, ਜਿਹੜਾ ਸੰਸਾਰ ਤੋਂ ਜਾਂ ਵਿਸ਼ਿਆਂ ਵੱਲੋਂ ਸਰਮ ਕੀ ਵੈਰਾਗ ਧਾਰਨਾ ਇਹ ਸਹੁਰਾ ਹੈ, ਤੇ ਜਿਹੜੀ ਸੁਰਤ ਹੈ ਗਿਆਤ ਹੈ ਪਰਮੇਸ਼ਰ ਦੀ ਸ੍ਰੇਸ਼ਟ ਪ੍ਰੀਤੀ ਹੈ, ਇਹ ਕਹਿੰਦੇ ਜਿਹੜੀ ਸੱਸ ਹੋ ਰਹੀ ਹੈ। ਕਰਨੀ ਕਾਮਣ ਕਰ ਮਨ ਲਏ, ਜਿਹੜੀ ਭਗਤੀ ਹੈ ਜਾਂ ਚੰਗੀ ਕਾਮਣੀ ਕਰਨੀ ਹੈ ਇਹ ਆਪਣੀ ਅਸੀਂ ਕਹਿੰਦੇ ਕਾਮਣੀ ਬਣਾ ਲਈ, ਪਤਨੀ ਬਣਾ ਲਈ ਹੈ ਮਨ ਵਿੱਚ। ਸਾਹਾ ਸੰਯੋਗ ਵਿਆਹ ਵਿਯੋਗ, ਜਿਹੜਾ ਗੁਰੂ ਦਾ ਸੰਯੋਗ ਹੋਣਾ ਇਹ ਬਿੰਦ ਕਹਿੰਦੇ ਵਿਆਹ ਦਾ ਸਾਹਾ ਹੈ, ਜਿਹੜਾ ਕਹਿੰਦੇ ਇਸ ਤਰ੍ਹਾਂ ਜਨਮ ਮਰਨ ਤੋਂ ਵਿਛੋੜਾ ਹੋ ਜਾਣਾ, ਜੰਮਣ ਮਰਨ ਵਿੱਚ ਨਹੀਂ ਆਉਣਾ, ਇਹ ਕਹਿੰਦੇ ਵਿਆਹ ਹੈ ਅਸਲੀ। ਸੱਚ ਸੰਤਤ ਕਹੁ ਨਾਨਕ ਜੋਗ, ਮਹਾਰਾਜ ਕਹਿੰਦੇ ਅਸਲੀ ਕਹਿੰਦੇ ਸੰਤਾਨ ਹੈ ਸੱਚ ਦੀ, ਇਹ ਕਹਿੰਦੇ ਵਿਸ਼ੇਸ਼ਾਂ ਸਿਆਣੇ ਮਨੁੱਖ ਨੂੰ ਕਹਿੰਦੇ ਧਾਰਨ ਯੋਗ ਹੈ, ਬਣਾਉਣ ਯੋਗ ਹੈ, ਪਰਿਵਾਰ ਸੰਤਾਨ ਵਿੱਚ ਰਹਿਣਾ ਯੋਗ ਹੈ। ਬਸੋ ਰਹਿਣ ਦਿਨ ਤਿੰਨ ਹੈ ਮਹਿ, ਮਹਾਰਾਜ ਕਹਿੰਦੇ ਐਸੇ ਪਰਿਵਾਰ ਵਿੱਚ ਐਸੀ ਸੰਤਾਨ ਵਿੱਚ ਦਿਨੇ ਰਾਤ ਅਸੀਂ ਵਸਦੇ ਹਾਂ। ਪਤ ਜਹ ਪਰਮ ਅਪਾਰ, ਜਿੱਥੇ ਬੜੀ ਭਾਰੀ ਇੱਜ਼ਤ ਹੋ ਬਣ ਰਹੀ ਹੈ ਚਾਚੇ। ਚੌਪਈ ਪ੍ਰੇਮ ਪਿਤਾ ਪਰ ਸੁਮਤ ਸੁਮਾਤਾ, ਤੈਨੂੰ ਦੱਸਦੇ ਸੱਚ ਜਿਹੜਾ ਵਾਹਿਗੁਰੂ ਦਾ ਸ੍ਰੇਸ਼ਟ ਪ੍ਰੇਮ ਹੈ ਇਹ ਸ੍ਰੇਸ਼ਟ ਪਿਓ ਹੈ, ਸ੍ਰੇਸ਼ਟ ਮਤ ਜਿਹੜੀ ਆਤਮ ਵਿਸ਼ੈਣੀ ਮੁੱਤ ਹੈ ਉਹ ਸਾਡੀ ਅਸਲੀ ਮਾਂ ਹੈ। ਧਾਏ ਦੁਲਾਰਹਿ ਕਰ ਹਿਤ ਸ਼ਾਂਤਾ, ਜਿਹੜੀ ਸ਼ਾਂਤੀ ਹੈ ਬੜਾ ਹਿਤ ਕਰਕੇ ਪ੍ਰੇਮ ਕਰਕੇ ਸਾਨੂੰ ਕਹਿੰਦੇ ਦਾਈ ਬਣ ਕੇ ਲਡਾਉਂਦੀ ਹੈ। ਭਇਓ ਸੰਤੋਖ ਭਲੋ ਸੋ ਦਾਇਆ, ਇਸੇ ਤਰ੍ਹਾਂ ਜਿਹੜਾ ਸੰਤੋਖ ਹੈ ਚੰਗਾ ਸਾਡਾ ਕਹਿੰਦੇ ਦਾਇਆ ਬਣ ਰਿਹਾ ਹੈ। ਨਿਸ ਬਾਸੁਰ ਲੈ ਅੰਕ ਖਿਲਾਇਆ, ਸੰਤੋਖ ਰੂਪੀ ਦਾਇਆ ਦਿਨ ਰਾਤ ਲੈ ਕੇ ਆਪਣੀ ਸਾਨੂੰ ਗੋਦੀ ਵਿੱਚ ਲੈ ਕੇ ਖਲਾਉਂਦਾ, ਸੁਖੀ ਰੱਖਦਾ ਏ ਸੰਤੋਖ। ਖਿਮਾ ਭਗਨ ਬੈ ਰਾਗ ਸੁਭਾਈ, ਜਿਹੜੀ ਸਹਾਰਨ ਸ਼ਕਤੀ ਹੈ ਸਾਡੀ ਭੈਣ ਹੈ, ਜਿਹੜਾ ਬਰਾਗ ਹੈ ਇਹ ਚੰਗਾ ਭਰਾ ਹੈ। ਸਤ ਚਾਚਾ ਹਿਰਦੈ ਹਿਤ ਲਾਈ, ਜਿਹੜਾ ਸੱਚ ਹੈ ਇਹ ਚਾਚਾ ਹੈ ਸਾਡੇ, ਆਪਣੇ ਹਿਰਦੇ ਨਾਲ ਹਿਤ ਲਾ ਲਏ, ਹਿਰਦੇ ਦਾ ਹਿਤ ਲਾ ਲਏ, ਭਾਵੇਂ ਦਿਲੋਂ ਪ੍ਰੇਮ ਕਰ ਰਿਹਾ ਸਾਡੇ ਨਾਲ ਸਤ ਰੂਪੀ ਚਾਚਾ। ਗਿਆਨ ਸਪੂਤ ਉਪਜ ਸੁਖ ਪਾਇਆ, ਪਰੋਕਸ਼ ਗਿਆਨ ਪਰੋਖ ਗਿਆਨ ਰੂਪੀ ਪੁੱਤਰ ਪੈਦਾ ਹੋਇਆ, ਜਿਸ ਕਰਕੇ ਸੁਖ ਪਾਇਆ ਹੈ। ਸਭ ਬਾਂਧਵ ਮੈਂ ਨਾਮ ਵਧਾਇਆ, ਇਸ ਕਰਕੇ ਸਾਰੇ ਜਿਹੜੇ ਦੈਵੀ ਗੁਣ ਭਰਾ ਹੈ ਉਹਨਾਂ ਵਿੱਚ ਇਹਨੇ ਨਾਮ ਵਧਾ ਦਿੱਤਾ, ਸਾਡਾ ਚੜ੍ਹਦੀ ਕਲਾ ਕਰ ਦਿੱਤੀ ਹੈ। ਤਿਹ ਕੋ ਸੁਤ ਬਿਗਿਆਨ ਪ੍ਰਕਾਸ਼ਾ, ਪਰੋਖ ਰੂਪ ਗਿਆਨ ਰੂਪੀ ਪੁੱਤਰ ਦਾ ਅੱਗੇ ਕਹਿੰਦੇ ਜਿਹੜਾ ਵਿਸ਼ੇਸ਼ ਅਪਰੋਖ ਗਿਆਨ ਰੂਪੀ ਪੁੱਤਰ ਕਹਿੰਦੇ ਪ੍ਰਗਟ ਹੋਇਆ ਆ। ਜਿਨ ਦਾਰਿਦ ਅਗਿਆਨ ਬਿਨਾਸਾ, ਜਿਸ ਨੇ ਅਗਿਆਨ ਰੂਪੀ ਦਰਿਦਰ ਨੂੰ ਬਿਲੋਂ ਹੀ ਘਰੋਂ ਕੱਢ ਦਿੱਤਾ ਹੈ। ਇਹ ਪਰਿਵਾਰ ਸਰਸ ਸੁਖ ਰਾਸੂ, ਇਹ ਵੀ ਜਿਹੜਾ ਪਰਿਵਾਰ ਬਹੁਤਾ ਸੁਖਾਂ ਦਾ ਖਜ਼ਾਨਾ ਹੈ। ਜਿਸ ਮੈਂ ਹਾਨਤ ਕਰਦ ਬਿਲਾਸੂ, ਇਸ ਵਿੱਚ ਇਹ ਚਾਚਾ ਮੈਂ ਹਮੇਸ਼ਾ ਕਦੇ ਮਿਲਾਸ ਕਰਦਾ, ਆਨੰਦ ਮਾਣਦਾ, ਮੌਜਾਂ ਮਾਣਦਾ। ਦੋਹਰਾ ਇਸ ਕੁਟੰਬ ਕੋ ਛੋੜ ਜੇ, ਆਹ ਜਿਹੜੇ ਕਹਿੰਦੇ ਆਹ ਜਿਹੜਾ ਪਰਿਵਾਰ ਇਹਨੂੰ ਛੱਡ ਕਰਕੇ ਅਸਲੀ ਨੂੰ, ਅਨਤ ਬਸ ਹੈ ਅਨਜਾਨ, ਹੋਰ ਪਰਿਵਾਰਾਂ ਵਿੱਚ ਵਸਦੇ ਹੋ ਤਾਂ ਵੀ ਸਮਝ ਹੈ ਮਨੁੱਖ। ਪਤ ਸਦੀਵ ਆ ਗਏ ਇਹਾਂ, ਜਿਹੜੇ ਇਸ ਪਰਿਵਾਰ ਵਿੱਚ ਰਹਿੰਦੇ ਉਹਨਾਂ ਦੀ ਇੱਥੇ ਵੀ ਹੈ, ਜਿੱਥੇ ਰੋਵ ਅੱਗੇ ਵੀ ਹੈ। ਜਿਸ ਤੇ ਹੋਏ ਨਹਾਨ, ਇਸ ਕਰਕੇ ਕਹਿੰਦੇ ਮੁੜ ਕੇ ਹਾਨੀ ਨਹੀਂ ਹੁੰਦੀ ਹੈ, ਅਪਜਸ ਨਰਾਦਰੀ ਨਹੀਂ ਹੁੰਦਾ ਹੈ। ਚੌਪਈ ਇਹ ਬਿਦ ਕਮਲ ਬਦਨ ਤੇ ਬਦ ਕਰ, ਇਸ ਤਰ੍ਹਾਂ ਦੇ ਕਬਲ ਵਰਵੇ ਮੁੱਖ ਤੋਂ ਬਚਨ ਕਹਿ ਕੇ ਸਤਿਗੁਰਾਂ ਨੇ, ਦੂਸ਼ਣ ਹੋਏ ਰਹੇ ਪੁਨ ਜਗ ਗੁਰ, ਸੰਸਾਰ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਹੋ ਰਹੇ। ਲਾਲੂ ਤਬ ਕਾਲੂ ਸੋ ਕਹਿਓ, ਸਵੇਰੇ ਭਾਈ ਲਾਲੂ ਜੀ ਨੇ ਆਪਣੇ ਵੱਡੇ ਭਰਾ ਕਾਲੂ ਜੀ ਦੇ ਸਾਥ ਕਿਹਾ, ਹਮ ਆਵਾਸ ਤੇ ਨਾਨਕ ਰਹੇ, ਜਿਹੜਾ ਗੁਰੂ ਨਾਨਕ ਸਾਹਿਬ ਸਾਡੇ ਘਰ ਤੋਂ ਰਹਿ ਗਏ ਨੇ, ਨੀ ਹੁਣ ਸਾਡੇ ਘਰੇ ਜਾਣਾ ਕਦੇ, ਕਿਹੇ ਬਿਦਲੇ ਚਲੋ ਢਿਗ ਰਾਏ, ਆਪਾਂ ਵੀ ਹੁਣ ਇਉਂ ਕਰੀਏ ਕਿਸੇ ਢੰਗ ਨਾਲ ਗੱਲਬਾਤ ਕਰਕੇ ਰਾਏ ਬੁਲਾਰ ਕੋਲੇ ਨੂੰ ਲੈ ਚੱਲੀਏ ਗੁਰੂ ਨਾਨਕ ਸਾਹਿਬ ਨੂੰ, ਜੋ ਦੇਵਹਿ ਇਹ ਕੋ ਸਮਝਾਏ। ਰਾਏ ਬੁਲਾਰ ਕਹਿੰਦੇ ਕਿਸੇ ਢੰਗ ਨਾਲ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਘਰੇ ਰਹਿਣ ਲਈ ਸਮਝਾ ਬੁਝਾ ਦੇਵੇਗਾ। ਸ੍ਰੀ ਗੁਰ ਸੋਂ ਬੋਲਿਓ ਪੁਨ ਬੈਨਾ, ਸਵੇਰੇ ਓਂ ਵਿਚਾਰ ਕੇ ਫਿਰ ਬਚਨ ਬੋਲਿਆ, ਰਾਏ ਨਿਕਟ ਚੱਲੀਏ ਸੁਖ ਦੇਣਾ, ਸੁਖ ਦੇਣ ਵੇਲੇ ਗੁਰੂ ਨਾਨਕ ਜੇ ਸਾਡੇ ਘਰੇ ਨੀ ਜਾਣਾ ਰਾਏ ਬੁਲਾਰ ਕੋਲ ਤਾਂ ਚੱਲ ਹੀ ਪਾਉਣਾ। ਸੁਣ ਕਰ ਰਾਏ ਨਾਮ ਕੋ ਦਿਆਲਾ, ਦਿਆਲੂ ਕਿਰਪਾਲੂ ਜੀ ਨੇ ਰਾਏ ਬੁਲਾਰ ਦਾ ਨਾਮ ਸੁਣ ਕੇ ਉੱਠ ਕਰ ਚੱਲੇ ਸੰਗ ਤਤਕਾਲਾ, ਬਾਲਾ ਜੀ ਦੇ ਪਿਓ ਦੇ ਖੂਹ ਤੋਂ ਉੱਠ ਕੇ ਮਹਾਰਾਜ ਚੱਲ ਪਏ ਰਾਏ ਬੁਲਾਰ ਵੱਲ ਨੂੰ। ਮਾਨਵ ਔਰ ਬਹੁਤ ਭੇ ਸਾਥੂ, ਹੋਰ ਵੀ ਜਿਹੜੇ ਦਾਸ ਹੈ ਸਿੰਘਪੁਰ ਸ਼ਹਿ ਮਹਾਰਾਜ ਦੇ ਨਾਲ ਹੋ ਗਏ, ਮਿਲਤ ਨਿਵਾਵਤ ਹੈ ਨਿਜ ਮਾਥੂ, ਜਿਹੜਾ ਰਸਤੇ ਵਿੱਚ ਮਿਲ ਜਾਂਦਾ ਉਹ ਵੀ ਸਿਰ ਨਮਾਂਦਾ ਹੈ, ਸਿਰ ਝੁਕਾਉਂਦਾ ਸਤਿਗੁਰਾਂ ਨੂੰ। ਦੋਹਰਾ ਸ੍ਰੀ ਨਾਨਕ ਕੇ ਨਾਮ ਕੀ, ਇਉਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਨਾਮ ਦੀ, ਲਿਓ ਮਨ ਦਰਸ ਪਿਆਸ, ਜਿਸ ਦੇ ਮਨ ਦੇ ਵਿੱਚ ਕਹਿੰਦੇ ਦਰਸ਼ਨ ਲੈਣ ਦੀ ਲਿਵ ਲੱਗੀ ਹੋਈ ਤੇ ਤੇ ਹੈ, ਹਿਰਦੈ ਉਡੀਕ ਸਦੀਵ ਹੀ, ਰਾਏ ਬੁਲਾ ਹਿਰਦੇ ਕਰਕੇ ਹਮੇਸ਼ਾ ਉਡੀਕਾਂ ਕਰਦਾ ਹੈ, ਕਬ ਆਵੈ ਹਮਾਮ ਪਾਸ, ਕਦੋਂ ਗੁਰੂ ਨਾਨਕ ਸਾਹਿਬ ਦਰਸ਼ਨ ਦੇਣ ਲਈ ਮੇਰੇ ਕੋਲ ਚੱਲ ਕੇ ਆਉਣ। ਚੌਪਈ ਇੱਕ ਨਰ ਦੌੜ ਕਹੀ ਸੁਧ ਤਾਂ ਕੋ, ਇੱਕ ਪੁਰਸ਼ ਨੇ ਦੌੜ ਕੇ ਜਾ ਕੇ ਰਾਏ ਬੁਲਾਰ ਨੂੰ ਉਹ ਖਬਰ ਦਿੱਤੀ, ਆਵਤ ਨਾਨਕ ਚਾਹਤ ਜਾਂ ਕੋ, ਇਹ ਰਾਏ ਬੁਲਾਰ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਨਾ ਤੁਸੀਂ ਆ ਰਹੇ ਹੈ। ਸੁਣ ਕਰ ਗੇਰਾ ਵਿਸਾਲ ਹੁਲਾਸੇ, ਕਿਉਂ ਕਹਿੰਦੇ ਵਚਨ ਬਾਣੀ ਸੁਣ ਕੇ ਬਹੁਤ ਖੁਸ਼ੀ ਵਿੱਚ ਆਇਆ, ਮਨ ਹੋ ਮਿਲਿਓ ਜਲ ਬਿਲਕੁਲ ਪਿਆਸੇ, ਜਿਵੇਂ ਬਹੁਤੇ ਤਿਹਾਈ ਨੂੰ ਕਹਿੰਦੇ ਵਿਆਕੁਲ ਹੋਏ ਆਵੇ ਧਿਆਏ ਨੂੰ ਪਾਣੀ ਮਿਲ ਜਾਏ ਉਹ ਖੁਸ਼ ਹੋ ਜਾਂਦਾ ਹੈ। ਆਵਤ ਦੇਖ ਦੂਰ ਰਵ ਦਿਆਲਾ, ਦੂਰੋਂ ਆਉਂਦਿਆਂ ਦੇਖ ਕੇ ਸੂਰ ਦਿਆਲੂ ਕਿਰਪਾਲੂ ਜਿਹੜੇ ਸੂਰਜ ਦੇ ਸਦਰਸ ਹੈ। ਬਦਨ ਕਮਲ ਸਾ ਖੇਰਾ ਵਿਸਾਲਾ, ਰਾਏ ਬੁਲਾਰ ਦਾ ਮੁੱਖ ਹੈ ਕਮਲ ਵਰਗਾ ਖਿੜ ਗਿਆ ਬਹੁਤ। ਚੰਦਰ ਬਦਨ ਪ੍ਰੀਤਮ ਕੋ ਹੇਰਾ, ਆਪਣੇ ਪਿਆਰੇ ਦਾ ਜਿਹੜਾ ਮੁੱਖ ਹੈ ਚੰਦਰਮਾ ਵਰਗਾ ਤੱਕਿਆ ਹੈ। ਚੱਖ ਚਕੋਰ ਭਾ ਆਨੰਦ ਕਨੇਰਾ, ਰਾਏ ਬੁਲਾਰ ਦੇ ਜਿਹੜੇ ਨੇਤਰ ਹੈ ਚਕੋਰਾਂ ਵਰਗੇ, ਉਹਨਾਂ ਨੂੰ ਬੜਾ ਭਾਰੀ ਬਹੁਤ ਤਕੜਾ ਆਨੰਦ ਹੋਇਆ ਹੈ। ਬਿਨ ਬਲ ਬਿਪੁਖ ਬਿਰਧ ਵੱਡ ਬੈਸਾ, ਰਾਏ ਬੁਲਾਰ ਦਾ ਜਿਹੜਾ ਸਰੀਰ ਹੈ ਕਹਿੰਦੇ ਬਲ ਤੋਂ ਬਗੈਰ ਹੈ ਤੇ ਬਹੁਤ ਬਿਰਧ ਹੈ ਤੇ ਵੱਡੀ ਉਮਰ ਹੈ। ਹੁਤੋ ਮੰਚ ਪਰ ਤਿਹ ਛਿਨ ਬੈਸਾ, ਮਹਾਰਾਜ ਦਾ ਨਾਂ ਸੁਣਿਆ ਉਸ ਵੇਲੇ ਕਹਿੰਦੇ ਪਣਗ ਉੱਪਰ ਬੈਠਾ ਹੋਇਆ ਸੀ। ਉੱਠਣ ਲੱਗਿਓ ਪੱਗ ਧਰਨੀ ਧਰੇ, ਪਣਗ ਤੋਂ ਉੱਠਣ ਲੱਗਿਆ ਤੇ ਧਰਤੀ ਉੱਪਰ ਚਰਨਜੇ ਰੱਖੇ ਇਸਨੇ। ਸ੍ਰੀ ਗੁਰ ਜਾਏ ਨਿਵਾਰਨ ਕਰੇ, ਗੁਰੂ ਮਹਾਰਾਜ ਨੇ ਵੀ ਸਾਡੇ ਵੱਲ ਨੂੰ ਉੱਠ ਕੇ ਆਏਗਾ, ਪਹਿਲਾਂ ਹੀ ਜਾ ਕੇ ਇਹਨੂੰ ਹਟਾਉਣਾ ਕੀਤਾ ਵੀ ਤੂੰ ਬੈਠਾ ਰਹਿ ਪਣਗ। ਦੋਹਰਾ ਪ੍ਰੇਮ ਸੰਗ ਗਦ ਗਦ ਗਿਰਾ, ਪ੍ਰੇਮ ਦੇ ਨਾਲ ਜਿਹੜੀ ਬਾਣੀ ਗਦ ਗਦ ਹੋ ਗਈ, ਕਲਾ ਰੁਕ ਗਿਆ ਰਾਏ ਬੁਲਾਰ ਦਾ। ਨੈਣ ਆਨੰਦ ਕੋ ਨੀਰ, ਨੇਤਰਾਂ ਵਿੱਚੋਂ ਆਨੰਦ ਦਾ ਪਾਣੀ ਵਗ ਤੁਰਿਆ ਹੈ। ਮਨ ਹੋ ਗਿਆਨ ਸਨੇਹੇ ਦੋ, ਮਨੋ ਜਿਹੜਾ ਬ੍ਰਹਮ ਗਿਆਨ ਹੈ ਤੇ ਪ੍ਰੇਮ ਹੈ ਉਸ ਦੋਹਾਂ ਨੇ ਸਰੀਰ ਧਾਰ ਕੇ ਮਿਲੇ ਸਰੀਰ ਜੀ। ਪ੍ਰੇਮ ਤੇ ਗਿਆਨ ਜਿਹੜੇ ਹੈ ਨਾ, ਇਹ ਰਾਏ ਬੁਲਾਰ ਪ੍ਰੇਮ ਦਾ ਸਰੀਰ ਹੈ, ਗਿਆਨ ਸਰੂਪ ਗੁਰੂ ਨਾਨਕ ਸਾਹਿਬ ਜੀ ਹੈ, ਦੋਵੇਂ ਸਰੀਰ ਧਾਰ ਕੇ ਆਪੋ ਵਿੱਚ ਹੀ ਮਿਲ ਰਹੇ ਹੈ ਪ੍ਰੇਮ ਤੇ ਗਿਆਨ। ਚੌਪਈ ਭਾਇਓ ਨਿਮਗਨ ਪ੍ਰੇਮ ਅਸ ਗਾਹੂ, ਜਿਹੜਾ ਉਸ ਵੇਲੇ ਰਾਹ ਬੁਲਾਏ ਪ੍ਰੇਮ ਦੇ ਇਸ ਗਾਢ ਮੁਦਰ ਦੇ ਵਿੱਚ ਲੀਨ ਹੋ ਗਿਆ। ਪੈਰਨ ਪਾਰਨ ਪਾਵਹਿ ਬਾਹੂ, ਬਾਹਾਂ ਦੇ ਨਾਲ ਕਹਿੰਦੇ ਤਰਨਾ ਨਹੀਂ ਪਾ ਰਿਹਾ, ਪਾਰ ਨਹੀਂ ਹੋ ਰਿਹਾ। ਲੋਚਨ ਤੇ ਮੋਚਤ ਜਲ ਧਾਰਾ, ਰਾਏ ਬੁਲਾਰ ਨੇਤਰਾਂ ਵਿੱਚੋਂ ਜਲਦੀਆਂ ਧਾਰਾਂ ਵਗਾ ਰਿਹਾ। ਪੁਲਕਤ ਦੇਹੇ ਨਾ ਬੋਲ ਉਚਾਰਾ, ਹੀਰ ਤੇ ਪੁਲਕਾਵਲੀ ਆ ਗਈ ਲੋਕੰਡੇ ਖੜੇ ਹੋਏ, ਮੁੱਖੋਂ ਕੋਈ ਬਚਨ ਨਹੀਂ ਕਹਿ ਰਿਹਾ ਹੈ। ਕਿਤਕ ਬਾਰ ਭਰ ਕਰ ਨਿਜ ਅੰਕਾਰ, ਇੱਕ ਸਮੇਂ ਤੱਕ ਆਪਣੀ ਜੱਫੀ ਵਿੱਚ ਹੀ ਭਰ ਕੇ ਲੈ ਕੇ ਸਤਿਗੁਰਾਂ ਨੂੰ। ਪਹਰੋ ਛੋਰੇ ਬਦਨ ਮਯੰਕਾਰ, ਚੰਦਰਮਾ ਵਰਗੇ ਮੁੱਖ ਵਾਲੇ ਸਤਿਗੁਰਾਂ ਨੂੰ ਆਪਣੀ ਜੱਫੀ ਵਿੱਚੋਂ ਛੱਡ ਦਿੱਤਾ ਰਾਏ ਬੁਲਾਰ ਨੇ। ਪਗ ਪਾਰ ਸ੍ਰੀ ਗੁਰ ਯੁਗ ਕਰ ਰਾਖੇ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੋ ਜਿਹੜੇ ਹੱਥ ਹੈ ਰਾਏ ਬੁਲਾਰ ਦੇ ਚਰਨਾਂ ਤੇ ਰੱਖਦੇ। ਔਗਨ ਜਾਨ ਬਦਨ ਬਚ ਭਾਖੇ, ਇਹ ਤਾਂ ਬਹੁਤ ਵੱਡਾ ਗੁਨਾਹ ਹੋ ਗਿਆ ਜਾਣ ਕੇ ਰਾਏ ਬੁਲਾਰ ਨੇ ਬਚਨ ਕਿਹਾ। ਕਹਿਰ ਕਰਿਓ ਸ੍ਰੀ ਨਾਨਕ ਤੋਂ ਹੀ, ਗੁਰੂ ਨਾਨਕ ਸਾਹਿਬ ਮੇਰੇ ਚਰਨਾਂ ਤੇ ਹੱਥ ਰੱਖ ਕੇ ਤੁਸੀਂ ਤਾਂ ਮੇਰੇ ਤੇ ਬਹੁਤ ਵੱਡਾ ਕਹਿਰ ਕਰ ਦਿੱਤਾ ਹੈ। ਜੀਵਤ ਮ੍ਰਿਤਕ ਕੀਨੋ ਮੋਹੀ, ਮੈਨੂੰ ਤਾਂ ਮਹਾਰਾਜ ਜਾਂਦੇ ਹੈ ਤੁਸੀਂ ਮਾਰ ਮੁਕਾਇਆ ਹੈ। ਬੰਦਨ ਪੂਜਨ ਤੋਂ ਮੈਂ ਬੁਲਾਇਓ, ਤੁਹਾਨੂੰ ਮਾਰਾ ਮੈਂ ਮੱਥਾ ਟੇਕਣ ਲਈ ਤੁਹਾਨੂੰ ਪੂਜਾ ਕਰਨ ਲਈ ਬੁਲਾਇਆ ਸੀ। ਮਮ ਮਨ ਦਰਸ਼ਨ ਕੋ ਲਲਚਾਇਓ, ਮੇਰਾ ਮਨ ਤੁਹਾਡੇ ਦਰਸ਼ਨ ਨੂੰ ਮਾਰਾ ਬਹੁਤਾ ਲਲਚਾਇਆ ਸੀ। ਪਗ ਪਰ ਧਰ ਕਰ ਮੁਝ ਦੁੱਖ ਦੀਨੋ, ਮੇਰੇ ਚਰਨਾਂ ਤੇ ਹੱਥ ਰੱਖ ਕੇ ਮੈਨੂੰ ਤਾਂ ਬਹੁਤ ਹੀ ਦੁੱਖ ਦੇ ਦਿੱਤਾ। ਵੱਡ ਵਿਪਰੀਤ ਬਾਤ ਇਹ ਕੀਨੋ, ਮੇਰੀ ਗੱਲ ਬਾਤ ਬਹੁਤ ਹੀ ਮਾਰਾ ਆਪ ਜੀ ਨੇ ਉਲਟੀ ਕੀਤੀ ਹੈ। ਕਿਹ ਬਿਦ ਔਗਨ ਇਹ ਉਤਾਰੋ, ਤੁਸੀਂ ਮੇਰੇ ਚਰਨਾਂ ਤੇ ਹੱਥ ਲਾ ਤੇ ਬਹੁਤ ਵੱਡਾ ਗੁਨਾਹ ਕਿਵੇਂ ਮੈਂ ਮਾਰ ਲਾਹਾਂਗਾ। ਕੋ ਉਪਚਾਰ ਹਿਰਦੈ ਵਿਚਾਰੋ, ਇਹ ਇਲਾਜ ਨੀ ਹੈ ਹਿਰਦੇ ਵਿੱਚ ਵਿਚਾਰ ਰਿਹਾ ਵੀ ਬਹੁਤ ਮਾੜਾ ਹੋ ਗਿਆ ਹੈ। ਦੋਹਰਾ ਸ੍ਰੀ ਨਾਨਕ ਕਹਿ ਵੱਡੇ ਤੁਮ, ਮਹਾਰਾਜ ਕਹਿੰਦੇ ਰਾਏ ਬੁਲਾਰ ਤੁਸੀਂ ਅਮਰ ਵੱਡੇ ਵੱਡੇ ਹੋ, ਪ੍ਰੇਮੀ ਬਿਰਧ ਹੋ, ਪ੍ਰੇਮੀ ਬਹੁਰ ਖੁਦਾਏ, ਤੁਸੀਂ ਖੁਦਾ ਦੇ ਤਕੜੇ ਪ੍ਰੇਮੀ ਪਿਆਰੇ ਵੀ ਹੋ। ਪ੍ਰਿਤਨ ਸਮ ਜਾਣੋ ਹਮੈਂ, ਸਾਨੂੰ ਤਾਂ ਆਪਣੇ ਦਾਸਾਂ ਵਰਗੇ ਜਾਣ ਲਓ। ਬੰਧਨ ਹੀ ਬਨ ਆਏ, ਕਰਕੇ ਤੁਹਾਡੇ ਬਜ਼ੁਰਗਾਂ ਨੂੰ ਮੱਥਾ ਟੇਕਣਾ ਹੀ ਸਾਡਾ ਬਣਿਆ ਆਉਂਦਾ ਹੈ। ਚੌਪਈ ਭਗਤਨ ਕੋ ਨਿਜ ਤੇ ਅਧਿਕਾਈ, ਰਾਏ ਬੁਲਾਰ ਜੀ ਬੋਲੇ ਕਹਿੰਦੇ ਮਹਾਰਾਜ ਜਿਹੜੇ ਭਗਤ ਹੁੰਦੇ ਆ ਉਹਨਾਂ ਨੂੰ ਆਪਣੇ ਨਾਲੋਂ ਕਦੇ ਜ਼ਿਆਦਾ ਕਥਾ ਵਿਸ਼ੇਸ਼ਤਾ ਦੇਤ ਦਾਸ ਕੋ ਵੱਡ ਵਡਿਆਈ। ਪਰਮੇਸ਼ਰ ਦੀ ਖੁਦਾ ਦੀ ਵੱਡ ਵਡਿਆਈ ਆਪਣੇ ਦਾਸਾਂ ਨੂੰ ਆਪਣੇ ਨਾਲੋਂ ਜ਼ਿਆਦਾ ਵਡਿਆਈ ਦਿੰਦਾ ਹੈ। ਜਾਣਤ ਹੈ ਜਗ ਨਈ ਨ ਰੀਤੀ, ਜਾਣਦਾ ਵੀ ਇਹ ਖੁਦਾ ਦੀ ਕੋਈ ਨਵੀਂ ਰੀਤੀ ਨੀ, ਨਵੀਂ ਮਰਜ਼ਾਦਾ ਨੀ। ਅਹ ਸਨਾਤਨ ਸਭ ਯੁਗ ਕੀਤੀ, ਇਹ ਤਾਂ ਸਾਰੇ ਯੁਗਾਂ ਵਿੱਚ ਰੀਤੀ ਕਰਦੇ, ਇਹ ਤਾਂ ਅਨਾਦੀ ਹੈ। ਪਾਂਡਵ ਹੁਤੋ ਯੁਧਿਸ਼ਟਰ ਰਾਉ, ਸੁਣਿਆ ਕਹਿੰਦੇ ਜਿਹੜਾ ਯੁਧਿਸ਼ਟਰ ਪਾਂਡਵਾਂ ਰਾਜਾ ਹੈ ਸੀ, ਕ੍ਰਿਸ਼ਨ ਕੀਏ ਬਸ ਭਗਤ ਪ੍ਰਭਾਉ, ਭਗਤੀ ਦੇ ਪ੍ਰਭਾਵ ਕਰਕੇ ਕ੍ਰਿਸ਼ਨ ਜੀ ਨੇ ਬਸ ਕੀ, ਕ੍ਰਿਸ਼ਨ ਨੂੰ ਬਸ ਕੇ ਕ੍ਰਿਸ਼ਨ ਜੀ ਯੁਧਿਸ਼ਟਰ ਨੂੰ ਮੱਥਾ ਟੇਕਦੇ ਹੁੰਦੇ ਸੀ। ਆਏ ਸਮਾਨ ਕਰਹਿ ਪਦ ਬੰਦਨ, ਆਗਿਆ ਮੰਨਦੇ ਹੁੰਦੇ ਸੀ ਯੁਧਿਸ਼ਟਰ ਦੀ, ਕ੍ਰਿਸ਼ਨ ਜੀ ਚਰਨਾਂ ਤੇ ਮੱਥਾ ਟੇਕਦੇ ਹੁੰਦੇ ਸੀ ਯੁਧਿਸ਼ਟਰ ਰਾਜੇ ਨੂੰ। ਰਹਿ ਦਾਸ ਜਿਉ ਦੁਖ ਨਿਕੰਦਨ, ਨੂੰ ਕੁੱਟਣ ਵਾਲੇ ਔਗਣਾਂ ਨੂੰ ਕੁੱਟਣ ਵਾਲੇ ਦਾਸਾਂ ਵਾਂਗੂ ਰਹਿੰਦੇ ਸੀ ਉਸਦੇ ਅੱਗੇ। ਸਦਾ ਅਧੀਨ ਭਗਤ ਕਰਤਾਰਾ, ਇਸੇ ਤਰ੍ਹਾਂ ਜਿਹੜਾ ਕਰਤਾਰ ਉਹ ਵੀ ਭਗਤਾਂ ਦੇ ਹਮੇਸ਼ਾ ਅਧੀਨ ਹੋ ਕੇ ਰਹਿੰਦਾ। ਇਹ ਬਿਧ ਹਿਰਦੈ ਬਿਰਦ ਮੁਰਾਰਾ, ਇਸ ਤਰ੍ਹਾਂ ਜਿਹੜਾ ਪਰਮੇਸ਼ਰ ਉਹਦਾ ਹਿਰਦੇ ਦਾ ਬਿਰਦ ਹੈ, ਸੁਭਾਅ ਹੈ, ਪਰਨ ਹੈ, ਧਰਮ ਹੈ। ਬਸੀ ਵਿਸ਼ਵ ਜਿਨ ਵਿਭਿਸ਼ਣ ਵਿਆਪੂ, ਜਿਹੜਾ ਵਿਆਪਕ ਵਿਸ਼ਨੂੰ ਹੈ, ਸਾਰਾ ਸੰਸਾਰ ਜਿਸ ਦੇ ਬਸ ਵਿੱਚ ਅਧੀਨ। ਸੋ ਬਸ ਤਿੰਨ ਕੇ ਭਗਤ ਪ੍ਰਤਾਪੂ, ਭਗਤੀ ਦੇ ਪ੍ਰਤਾਪ ਕਰਕੇ ਵਿਸ਼ਨੂੰ ਕਹਿੰਦੇ ਭਗਤਾਂ ਦੇ ਬਸ ਹੋ ਕੇ ਰਹਿੰਦਾ ਹੈ। ਤੋਹਰਾ ਬਿਨੈ ਬਖਾਨਤ ਦੀਨ ਮਨ, ਮਨ ਦੇ ਵਿੱਚ ਨਿਮਾਣਾ ਹੋਇਆ ਬੇਨਤੀਆਂ ਕਹਿੰਦਾ ਰਾਏ ਬੁਲਾ, ਹੱਥ ਬੰਦ ਕਰ ਰਾਓ, ਦੋਵੇਂ ਹੱਥ ਜੋੜ ਕੇ ਰਾਏ ਬੁਲਾਰ, ਜਗਤ ਜੋਤ ਜਲ ਜਾਨਨ, ਤੁਸੀਂ ਮਹਾਰਾਜ ਜਗਤ ਦੇ ਜਿਉਣ ਕੀ ਕਾਰਨ ਹੋ, ਇਸੇ ਤਰ੍ਹਾਂ ਕਬਰ ਵਰਗੇ ਮੁੱਖ ਬਲ ਵਾਲੇ ਹੋ, ਜਲ ਜੰਗਰੀ ਜਜਵਾਓ, ਮਹਾਰਾਜ ਮੇਰੇ ਪਾਸੋਂ ਆਪ ਜੀ ਦੇ ਜਿਹੜੇ ਚਰਨ ਕਮਲ ਉਹਦਾ ਨੀ ਪੂਜਾ ਕਰਵਾਓ ਜੀ। ਚੌਪਈ ਪਰਮੇਸ਼ਰ ਤੂੰ ਪੁਰਖ ਪੁਰਾਤਨ, ਗੁਰੂ ਨਾਨਕ ਸਾਹਿਬ ਤੂੰ ਤਾਂ ਪੁਰਾਤਨ ਪੁਰਖ ਪਰਮੇਸ਼ਰ ਹੈ, ਪਾਰ ਬ੍ਰਹਮ ਕਿਰਪਾਲ ਸਨਾਤਨ, ਪਾਰ ਬ੍ਰਹਮ ਕਿਰਪਾਲੂ ਹੈ, ਸਨਾਤਨ ਆਦਿ ਰੂਪ ਹੈ ਤੂੰ, ਜੋਤੀ ਰੂਪ ਅਨੂਪ ਸਰੂਪਾ, ਗੁਰੂ ਨਾਨਕ ਸਾਹਿਬ ਤੂੰ ਤਾਂ ਜੋਤੀ ਸਰੂਪ ਹੈ, ਅਨੂਪਮ ਸਰੂਪ ਹੈ, ਸ਼ਾਹਿਨ ਸ਼ਾਹ ਭੂਪ ਕੋ ਭੂਪਾ, ਪਾਤਸ਼ਾਹ ਦਾ ਪਾਤਸ਼ਾਹ ਹੈ, ਰਾਜਿਆਂ ਦਾ ਰਾਜਾ ਹੈ, ਕਰੁਣਾ ਕਰ ਬਖਸ਼ਹ ਮੁਝ ਸਵਾਮੀ, ਮਹਾਰਾਜ ਸਵਾਮੀ ਜੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ, ਬਖਸ਼ ਦਿਓ, ਦੀਨ ਬੰਦ ਸਭ ਅੰਤਰ ਜਾਮੀ, ਮਾਂ ਦੇ ਬੰਨੂ ਹੈ ਸਭਿਆਂ ਦੇ ਅੰਤਰ ਜਾਮੀ, ਦਿਲਾਂ ਦੀਆਂ ਜਾਨਣ ਵਾਲੇ ਹੋ, ਭਵ ਬੰਧਨ ਤੇ ਕਰ ਛੁਟਕਾਰਾ, ਸੰਸਾਰ ਦੇ ਬੰਧਨਾਂ ਤੋਂ ਮੇਰਾ ਛੁਟਕਾਰਾ ਕਰ ਦਈਏ, ਪਤਿਤ ਉਧਾਰਨ ਬਿਰਧ ਤੁਮਾਰਾ, ਪਾਪੀ ਡਿੱਗਿਆਂ ਦਾ ਉਧਾਰ ਕਰਨਾ ਤੁਹਾਡਾ ਧਰਮ ਪਰਨ ਹੈ, ਜਿਉਂ ਜਿਉਂ ਬਿਨੈ ਦੀਨ ਹੋਏ ਕਰਈ, ਜਿਵੇਂ ਜਿਵੇਂ ਬਹੁਤ ਨਿਮਰਤਾ ਸਹਿਤ ਹੋ ਕੇ ਬੇਨਤੀ ਕਰਦਾ ਰਾਏ ਬੁਲਾਰ, ਤਿਉਂ ਤਿਉਂ ਰਾਏ ਮੋਹ ਤਮ ਟਰਈ, ਜਿਵੇਂ ਰਾਏ ਬੁਲਾਰ ਦਾ ਮੋਹ ਰੂਪੀ ਜਿਹੜਾ ਹਨੇਰਾ ਟਲ ਰਿਹਾ, ਦੂਰ ਹੋ ਰਿਹਾ ਹੈ। ਦੇਖ ਦੀਨਤਾ ਅਧਿਕ ਦਯਾਲਾ, ਦਯਾਲੂ ਸਤਿਗੁਰੂ ਨੇ ਬਹੁਤ ਹੀ ਇਹਦੀ ਨਿਮਰਤਾ ਗਰੀਬੀ ਦੇਖ ਕੇ, ਹਿਰਦੈ ਪ੍ਰਸੀਦਤ ਭਏ ਵਿਸਾਲਾ, ਮਹਾਰਾਜ ਆਪਣੇ ਹਿਰਦੇ ਵਿੱਚ ਰਾਏ ਬੁਲਾਰ ਉੱਪਰ ਬਹੁਤ ਖੁਸ਼ ਹੋ ਗਏ। ਦੋਹਰਾ ਬਖਸ਼ੇ ਪ੍ਰਥਮ ਖੁਦਾਏ, ਮਹਾਰਾਜ ਕਹਿੰਦੇ ਰਾ ਬੁਲਾਰ ਤੈਨੂੰ ਤਾਂ ਖੁਦਾ ਨੇ ਪਹਿਲਾਂ ਹੀ ਬਖਸ਼ਿਆ ਹੋਇਆ, ਨਿਸਚਾਰ ਦੈ ਅਡੋਲ, ਹਿਰਦੇ ਵਿੱਚ ਅਡੋਲ ਨਿਸ਼ਚਾ ਹੈ, ਆਪ ਰਹੋਗੇ ਸੰਗ ਮੁਝ, ਕਹਿੰਦੇ ਰਾਏ ਬੁਲਾਰ ਤੂੰ ਤਾਂ ਮੇਰੇ ਨਾਲ ਹੀ ਹਮੇਸ਼ਾ ਰਹੇਗਾ, ਪਾਵਹ ਆਨੰਦ ਅਮੋਲ, ਸਾਡੇ ਨਾਲ ਰਹਿ ਕੇ ਮੁੱਲ ਤੋਂ ਰਹਿਤ ਅਮੁੱਲ ਕੀ ਤੂੰ ਆਨੰਦ ਪਾਵੇਂਗਾ। ਚੌਪਈ ਸੁਣ ਸਰੋਨਨ ਪੁਨ ਬੋਲਿਓ ਰਾਉ, ਇਹੋ ਜੇ ਪ੍ਰਸੰਨਤਾ ਦੇ ਬਚਨ ਸੁਣ ਕੇ ਰਾਏ ਬੁਲਾਰ ਫੇਰ ਬੋਲਿਆ, ਜਬ ਮਾਨਾ ਹੋ ਗਏ ਮੈਂ ਜੋ ਅਲਾਉ, ਮਹਾਰਾਜ ਜੋ ਮੈਂ ਕਿਹਾ ਰਿਹਾ ਬਚਨ ਕਹਿ ਰਿਹਾ ਜਦੋਂ ਉਦੋਂ ਤੁਸੀਂ ਮੰਨ ਲਓਗੇ ਨਾ, ਤਬ ਜਾਣੋਗੋ ਕਰਨਾ ਕਰੀ, ਕਿਉਂ ਮੈਂ ਜਾਣਾਗਾ ਵੀ ਤੁਸੀਂ ਮੇਰੇ ਤੇ ਕਿਰਪਾ ਕਰ ਦਿੱਤੀ, ਯੋ ਨਾ ਪ੍ਰਤੀਤ ਆਏ ਨਰ ਹਰੀ, ਹੇ ਨਰਾਂ ਨੂੰ ਹਰੇਕ ਕਰਨ ਵਾਲਿਓ ਵਚਨ ਕਰਨ ਲਾਲ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਹੈ। ਪਦ ਅਰਬਿੰਦ ਆਨੰਦ ਕੰਦ ਜੇ ਰਾਵ ਦੇ ਜਿਹੜੇ ਚਰਨ ਕਰਨ ਆਨੰਦੇ ਬਦਲ ਹਨ। ਜਜ ਕਰ ਬੰਦੋ ਹੱਥ ਬੰਦ ਜੇ ਜਦੋਂ ਮੈਂ ਹੱਥ ਜੋੜ ਕੇ ਉਹਨਾਂ ਨੂੰ ਚਰਨਾਂ ਨੂੰ ਮੱਥਾ ਟੇਕਾਂਗਾ, ਚਰਨਾਂ ਦੀ ਪੂਜਾ ਕਰਾਂਗਾ, ਤਬ ਤ੍ਰਿਪਤ ਹੈ ਚਿਤ ਤਰਲ ਤਰਨਾ। ਫਿਰ ਇਹ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਰੂਪ, ਤਦੋਂ ਮੇਰਾ ਚਿੱਤ ਜਾਂ ਤ੍ਰਿਪਤ ਹੋਵੇ, ਜਾਂ ਇਹ ਸੂਰਜਾਂ ਦੇ ਸੂਰਜ ਰੂਪ, ਤਦੋਂ ਮੇਰਾ ਚਿੱਤ ਤ੍ਰਿਪਤ ਹੋਵੇਗਾ, ਪ੍ਰਸੰਨ ਹੋਵੇਗਾ। ਅਸਬਿਦ ਬਿਨ ਮਨ ਨਹੀਂ ਅਮੰਨਾ, ਇਸ ਤਰ੍ਹਾਂ ਦੇ ਕੀਤੇ ਤੋਂ ਬਗੈਰ ਜਿਹੜਾ ਮੇਰਾ ਮਨ ਉਹ ਤਾਂ ਨਹੀਂ ਮੰਨਦਾ। ਹੋਏ ਜਾਊ ਮੈਂ ਤਬ ਹੈ ਨਿਹਾਲ, ਜਦੋਂ ਮਹਾਰਾ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਤੁਹਾਡੇ ਚਰਨਾਂ ਦੀ ਪੂਜਾ ਕੀਤੀ, ਫੇਰ ਮਹਾਰਾ ਮੈਂ ਨਿਹਾਲੋ ਨਿਹਾਲ ਹੋ ਜਾਵਾਂਗਾ। ਛੂਟਾ ਹੈ ਜਗਤ ਜੋਨ ਜਮਕ ਜਾਲੂ, ਸੰਸਾਰ ਦੀਆਂ ਜਿਹੜੀਆਂ 84 ਲੱਖ ਜੂਨਾਂ, ਉਹ ਤੋਂ ਵੀ ਮੈਂ ਛੁੱਟ ਨੂੰ ਜਮਾਂ ਦੇ ਜਿਹੜੇ ਜਾਲ ਫਾਹੇ, ਉਹ ਤੋਂ ਵੀ ਮੈਂ ਛੁੱਟ ਜਾਵਾਂਗਾ। ਬਿਨਾਂ ਮਾਨੀਏ ਦੀਨ ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮੇਰੀ ਬੇਨਤੀ ਨੂੰ ਮੰਨ ਲਈਏ। ਪਰਨਾ ਚਰਨ ਸ਼ਰਨ ਵਿਸਾਲਾ, ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਦਾ ਬਹੁਤ ਤਕੜਾ ਆਸਰਾ ਹੈ। ਦੋਹਰਾ ਪ੍ਰੇਮ ਮਾਤੁਰ ਅਵ ਲੋਕ ਗੁਰ, ਪ੍ਰੇਮ ਵਿੱਚ ਵਿਆਕਲ ਹੋਇਆ ਦੇਖ ਕੇ ਸਤਿਗੁਰਾਂ ਨੇ ਕਹਿਤ ਲਾਲਸਾ ਜੋਏ, ਕਹਿੰਦੇ ਚੰਗਾ ਵੀ ਲਾਏ ਰਾਏ ਬੁਲਾਰ, ਜੋ ਤੇਰੀ ਖਾਸ ਇੱਛਾ ਹੈ। ਵਚਨ ਬਹੋਰਿਓ ਜਾਤ ਨਹਿ, ਤੂੰ ਸਾਡਾ ਪਿਆਰਾ, ਤੇਰਾ ਵਚਨ ਸਾਥੋਂ ਮੋੜਿਆ ਨਹੀਂ ਜਾਂਦਾ। ਕਰੀਏ ਤਸਬਿਦ ਸੋਏ, ਇਸ ਤਰ੍ਹਾਂ ਤੇਰਾ ਹਿਰਦਾ ਚਾਹੁੰਦਾ, ਉਸ ਤਰ੍ਹਾਂ ਦਾ ਤਰੀਕਾ ਤੂੰ ਢੰਗ ਤਰੀਕਾ ਕਰ ਲੈ। ਚੌਪਈ ਘਟਕਾ ਚਤੁਰ ਸਰਬ ਪਰਵਾਰ, ਚਾਰ ਘੜੀਆਂ ਤੱਕ ਜਿੰਨਾ ਮਹਾਰਾਜ ਦਾ ਪਰਿਵਾਰ ਹੈ। ਕਹੇ ਰਾਏ ਪੁਨ ਗਏ ਅਗਾਰਾ, ਇਹ ਚਾਰ ਘੜੀਆਂ ਤੱਕ ਸਾਰਾ ਪਰਿਵਾਰ ਸਤਿਗੁਰਾਂ ਦਾ ਕੋਲ ਰਿਹਾ। ਰਾਏ ਬੁਲਾਰ ਨੇ ਕਿਹਾ ਵੀ ਤੁਸੀਂ ਚਲੇ ਜਾਓ, ਮਹਾਰਾਜ ਨੂੰ ਮੈਂ ਆਪੇ ਗੱਲ ਕਰ ਲੂੰਗਾ। ਉਹ ਫਿਰ ਪਰਿਵਾਰ ਘਰੇ ਚਲਿਆ ਗਿਆ। ਉਰ ਘਰ ਹਰਖ ਬੁਲਾਰ ਵਿਚਾਰਾ, ਇੱਧਰ ਰਾਏ ਬੁਲਾਰ ਨੇ ਹਿਰਦੇ ਵਿੱਚ ਖੁਸ਼ ਹੋ ਕੇ ਸੋਚਿਆ ਵਿਚਾਰਿਆ, ਪੂਰਬ ਪਾਕ ਕਰਾਉ ਹਾਰਾ, ਪਹਿਲਾਂ ਤਾਂ ਸਤਿਗੁਰੂ ਨੂੰ ਛਕਾਉਣ ਵਾਸਤੇ ਮੈਂ ਭੋਜਨ ਪਕਾਵਾਂ, ਪਕਾਉਣਾ ਪਕਵਾਵਾਂ, ਤਿਆਰ ਕਰਵਾਵਾਂ। ਦਾਸ ਪਠਿਓ ਦਿਜ ਦਰੁਤ ਬੁਲਾਇਓ, ਕਿਉਂ ਵਿਚਾਰ ਕੇ ਦਾਸ ਨੂੰ ਭੇਜਿਆ, ਬ੍ਰਹਿਮਣ ਨੂੰ ਇੱਕ ਛੇਤੀ ਬੁਲਾ ਲਿਆ। ਹੋਏ ਪ੍ਰੇਮ ਮੈਂ ਵਚਨ ਅਲਾਇਓ, ਪ੍ਰੇਮ ਵਿੱਚ ਲੀਨ ਹੋ ਕੇ ਉਹ ਬ੍ਰਹਿਮਣ ਨੂੰ ਵਚਨ ਕਿਹਾ, ਮਿਲਿਓ ਆਨ ਕਰ ਮੋਹੇ ਖੁਦਾਏ, ਬ੍ਰਹਿਮਣ ਅੱਜ ਮੈਨੂੰ ਗੁਰੂ ਨਾਨਕ ਕਹਿੰਦੇ ਖੁਦਾ ਕੇ ਮਿਲਿਆ। ਕਰ ਹੋ ਰਸੋਈ ਦਿਜ ਬਰ ਨਹਾਏ, ਬ੍ਰਹਿਮਣ ਨੂੰ ਨਹਾ ਧੋ ਕੇ ਵਾਸਤੇ ਰਸੋਈ ਤਿਆਰ ਕਰ। ਮਮ ਹਦੂਰ ਸ਼ੁਭ ਪਰਮ ਆਹਾਰਾ, ਮੇਰੇ ਸਾਹਮਣੇ ਕਹਿੰਦੇ ਬੜੀ ਮਹਾਨ ਜਿਹੜੀ ਪਵਿੱਤਰ ਰਸੋਈ, ਚੰਗੇ ਭੋਜਨ ਹੈ। ਅਚਵਾਵਹ ਨਹਿ ਕਰਹੋ ਅਵਾਰਾ, ਛੇਤੀ ਬਣਾ ਕੇ ਤਿਆਰ ਕਰ, ਕੋਈ ਦੇਰੀ ਨਾ ਲਾ। ਸੁਚ ਸੋ ਲੇ ਜਲ ਕੁੰਭ ਨਵੀਨਾ, ਪਵਿੱਤਰਤਾ ਨਾਲ ਕਹਿੰਦੇ ਨਵਾਂ ਕੜਾ ਤੇ ਉਹਦੇ ਵਿੱਚ ਜਲ ਲੈ ਕੇ ਭਰ ਕੇ। ਰੁਚ ਸੋ ਕਰਹੋ ਪਾਕ ਪਰਬੀਨਾ, ਸਿਆਣੇ ਬ੍ਰਹਿਮਣ ਬੜੀ ਰੁਚੀ ਨਾਲ ਪ੍ਰੀਤੀ ਨਾਲ ਰਸੋਈ ਤੋਂ ਤਿਆਰ ਕਰ। ਵਿੰਜਨ ਮਧੁਰ ਰੁਚਿਰ ਕਰਵਾਏ, ਕਹਿ ਕੇ ਜਿਹੜੇ ਭੋਜਨ ਮਿੱਠੇ ਆ ਸੋਹਣੇ ਤਿਆਰ ਕਰਵਾਏ। ਮੇਵੇ ਪਾਇਸ ਮਾਹੇ ਮਿਲਾਏ, ਜਿਹੜੀ ਖੀਰ ਆ ਉਹਦੇ ਵਿੱਚ ਮੇਵੇ ਵਰਗੇ ਮੇਵੇ ਮਿਲਾ ਦੇ, ਸੌਗੀ ਪਿਸਤਾ ਬਦਾਮ ਆਦਿਕ। ਸੂਖਮ ਚਾਵਰ ਕ੍ਰਿਤ ਪੁਨਾਏ, ਬਰੀਕ ਕਿਸਮ ਦੇ ਜਿਹੜੇ ਚੌਲ ਹੈ ਕਹਿੰਦੇ ਉਹ ਘਿਓ ਦੇ ਵਿੱਚ ਬਨਵਾਏ ਹਨ। ਨਾਨਾ ਭਾਂਤ ਸਲਵਨ ਬਣਾਏ, ਹੋਰ ਤਰ੍ਹਾਂ ਤਰ੍ਹਾਂ ਦੇ ਸਲੂਣੇ ਵੀ ਮਿਲਾਏ। ਦੋਹਰਾ ਆਪ ਉੱਠਿਓ ਲੈ ਆਪ ਕੋ, ਜਦੋਂ ਭੋਜਨ ਤਿਆਰ ਹੋ ਗਿਆ ਰਾਏ ਬੁਲਾਰ ਆਪ ਪਾਣੀ ਲੈ ਕੇ ਉੱਠਿਆ। ਪਾਦ ਪਖਾਲਨ ਹੇਤ, ਗੁਰੂ ਮਹਾਰਾਜ ਦੇ ਸੋਹਣੇ ਚਰਨ ਧੋਣ ਵਾਸਤੇ। ਵੈਸੇ ਬਾਰ ਪ੍ਰਿਅੰਕ ਪਰ, ਗੁਰੂ ਮਹਾਰਾਜ ਸੋਹਣੇ ਪਣਗ ਉੱਪਰ ਬੈਠੇ ਸੀ ਉਸ ਸਮੇਂ। ਬੇਦੀ ਕੁਲ ਕੇ ਵੇਦੀਆਂ ਦੇ ਕੁਲ ਦੇ ਤੁਜਾ ਰੂਪ ਹਨ। ਚੌਪਈ ਅਵਨੀ ਆਸਨ ਹੀਨ ਅਸੀਨਾ, ਇਧਰ ਰਾਏ ਬੁਲਾਰ ਕਹਿੰਦੇ ਆਸਨ ਤੋਂ ਬਿਨਾ ਧਰਤੀ ਉੱਪਰ ਹੀ ਬੈਠਾ ਹੈ। ਅਤ ਸਤਕਾਰਤ ਪ੍ਰੀਤਾ ਹਲੀਨਾ, ਬਹੁਤ ਪ੍ਰੀਤ ਵਿੱਚ ਲੀਨ ਹੋਇਆ ਸਤਕਾਰ ਸਹਿਤ। ਕਹੇ ਚਰਨ ਕਰ ਨੀਰ ਪਖਾਰੇ, ਮਹਾਰਾਜ ਦੇ ਚਰਨ ਪਕੜ ਕੇ ਇਸਨੇ ਜਲ ਨਾਲ ਧੋਤੇ ਹਨ। ਚਰਨੋ ਦਿਕ ਲੈ ਸਿਰ ਪਰ ਧਾਰੇ, ਚਰਨਾਂ ਦਾ ਜਲ ਅੰਮ੍ਰਿਤ ਰੂ ਲੈ ਕੇ ਆਪਣੇ ਸੀਸ ਉੱਪਰ ਪਾਇਆ ਹੈ। ਪਾਏ ਬਦਨ ਮਹਿ ਨੈਣ ਸਲੋਸੇ, ਚਰਨਾਂ ਦਾ ਅੰਮ੍ਰਿਤ ਮੁਖ ਵਿੱਚ ਵੀ ਪਾਇਆ, ਨੇਤਰਾਂ ਦੇ ਉੱਪਰ ਵੀ ਛਿੜਕੇ ਜੇ ਮਾਰੇ ਹਨ। ਪੁਨ ਪਟ ਸੋ ਪਦ ਪਹੁੰਚ ਪਲੋਸੇ, ਫਿਰ ਵਸਤਰ ਦੇ ਨਾਲ ਮਹਾਰਾਜ ਦੇ ਜਿਹੜੇ ਚਰਨ ਹੈ ਕਹਿੰਦੇ ਚੁੰਬ ਕੇ ਉਹਨਾਂ ਨੂੰ ਸਾਫ ਕੀਤਾ ਹੈ। ਧਰ ਮਾਥੇ ਪਰ ਪ੍ਰੇਮ ਮਗਨਾ, ਮਹਾਰਾਜ ਦੇ ਚਰਨਾਂ ਨੂੰ ਆਪਣੇ ਸੀਸ ਮੱਥੇ ਤੇ ਰੱਖ ਕੇ ਪ੍ਰੇਮ ਦੇ ਵਿੱਚ ਮਗਨ ਹੋ ਗਿਆ। ਬੇਹ ਬਲ ਬਕਰਤ ਬੋਲ ਅਵਨਾ, ਮੁਖ ਕਹਿੰਦੇ ਵਿਆਕਲਤਾ ਸਹਿਤ ਹੋ ਗਿਆ, ਕੋਈ ਬਚਨ ਨਹੀਂ ਆ ਰਿਹਾ ਹੈ। ਭਾ ਆਨੰਦ ਉਰ ਬਰਨ ਨ ਜਾਈ, ਜਿਹੜਾ ਹਿਰਦੇ ਵਿੱਚ ਆਨੰਦ ਹੋਇਆ ਉਹ ਕਥਨ ਨਹੀਂ ਕੀਤਾ ਜਾ ਰਿਹਾ ਹੈ। ਕੋ ਕਾਵ ਪ੍ਰੇਮ ਗਾਥ ਕੋ ਜਾ ਗਾਈ, ਐਸਾ ਕਵੀ ਹੈ ਜਿਹੜਾ ਪ੍ਰੇਮ ਦੀ ਗਾਥਾ ਨੂੰ ਗਾਇਨ ਕਰ ਸਕੇ। ਪ੍ਰੇਮ ਸਾਧ ਗੂੰਗੇ ਮਿਠਿਆਈ, ਪ੍ਰੇਮ ਦਾ ਸਵਾਦ ਵੀ ਚਲ ਜਾਏ, ਗੂੰਗੇ ਦੀ ਜਿਹੜੀ ਮਠਿਆਈ ਹੈ ਉਹ ਵੀ ਕਹਿ ਨਹੀਂ ਸਕਦਾ ਹੁੰਦਾ ਖਾ ਕੇ। ਕਹਿਓ ਨ ਜਾਏ ਰਹਿਤ ਅਰਗਾਈ, ਗੂੰਗੇ ਦੀ ਮਠਿਆਈ ਖਾਧੀ ਉਹ ਦੱਸ ਨਹੀਂ ਜਾਂਦਾ, ਪ੍ਰੇਮ ਦਾ ਸਵਾਦ ਦਾ ਕਥਨ ਨਹੀਂ ਕੀਤਾ। ਇਸ ਤਰ੍ਹਾਂ ਕਹਿੰਦੇ ਚੁੱਪ ਹੀ ਹੋ ਰਿਹਾ ਰਾਏ ਬੁਲਾਰ। ਦੋਹਰਾ ਪਾਨ ਪਰਸ ਪਦ ਪੰਕਜ, ਮਹਾਰਾਜ ਦੇ ਚਰਨਾਂ ਕਮਲਾਂ ਨੂੰ ਹੱਥਾਂ ਨਾਲ ਛੋ ਕੇ, ਪਾਕਹਿ ਸੁਧ ਮੰਗਵਾਏ, ਜਿਹੜੀ ਰਸੋਈ ਉਹਦੀ ਖਬਰ ਮੰਗਵਾਈ ਰਾਏ ਬੁਲਾਰ ਨੇ। ਪਾਕ ਸਾਲ ਮਹਿ ਲੈ ਗਯੋ, ਜਦੋਂ ਪਤਾ ਚੱਲਿਆ ਵੀ ਲੰਗਰ ਤਿਆਰ ਹੋ ਗਿਆ, ਰਸੋਈ ਵੱਲ ਨੂੰ ਲੈ ਗਿਆ ਸਤਿਗੁਰਾਂ ਨੂੰ। ਪ੍ਰੇਮ ਵਧਤ ਅਧਕਾਰ, ਰਾਏ ਬੁਲਾਰ ਦੇ ਹਿਰਦੇ ਬਹੁਤ ਪ੍ਰੇਮ ਵਧ ਰਿਹਾ ਉਸ ਸਮੇਂ। ਚੌਪਈ ਨਿਜ ਹਦੂਰ ਬੈਸਾਏ ਕਿਰਪਾਲਾ, ਮਹਾਰਾਜ ਨੂੰ ਆਪਣੇ ਸਾਹਮਣੇ ਬਿਠਾਇਆ ਹੈ। ਦਿਜ ਸੋ ਬਚਨ ਭਨੇ ਤਿਹ ਕਾਲਾ, ਜਿਹੜਾ ਬ੍ਰਹਮਣ ਉਹਦੇ ਸਾਥ ਬਚਨ ਕਹੇ ਰਾਏ ਬੁਲਾਰ ਨੇ। ਰੁਚ ਅਨੁਸਾਰ ਹੈ ਦੇਹ ਅਹਾਰਾ, ਇਹੋ ਜੀ ਮਹਾਰਾਜ ਦੀ ਰੁਚੀ ਹੈ ਨਾ, ਜਿਸ ਚੀਜ਼ ਖਾਣ ਨੂੰ ਜੀ ਕਰਦਾ ਉਸ ਅਨੁਸਾਰ ਮਹਾਰਾਜ ਨੂੰ ਭੋਜਨ ਤੂੰ ਬਈ ਦੇ। ਪਾਤਰ ਧਰ ਕਰ ਵਿਵਿਧ ਪ੍ਰਕਾਰ, ਤਰ੍ਹਾਂ ਤਰ੍ਹਾਂ ਦੇ ਭਾਂਡਿਆਂ ਵਿੱਚ ਰੱਖ ਰੱਖ ਕੇ ਭੋਜਨ ਅੱਡੋ ਅੱਡੀ, ਪੂਰਬ ਮਧੁਰ ਪਰੋਸ ਅਹਾਰੂ, ਪਹਿਲਾਂ ਵੀ ਜਿਹੜੇ ਮਿੱਠੇ ਭੋਜਨ ਹੈ ਉਹ ਤੂੰ ਸਤਿਗੁਰੂ ਦੇ ਅੱਗੇ ਪਰੋਸ, ਪਿੱਛੇ ਤੇ ਤੁਰਸ਼ੰਗ ਲਵ ਨਾਰੂ, ਬਾਅਦ ਵਿੱਚ ਕਹਿੰਦੇ ਉਹਨੂੰ ਕੱਟੇ ਤੇ ਫੇਰ ਸਲੋਣੇ ਲੂਣ ਵਾਲੇ। ਰੁਚ ਸੋ ਆਸਨ ਅਚ ਹੈ ਗੇ ਜਬ ਹੀ, ਰੁਚੀ ਨਾਲ ਮਹਾਰਾਜ ਭੋਜਨ ਛਕਣਗੇ। ਜਨਮ ਕਰਤਾਰਥ ਹੈ ਮਮ ਤਬ ਹੀ, ਫੇਰ ਉਸ ਵੇਲੇ ਵੀ ਬ੍ਰਾਹਮਣਾ ਮੇਰਾ ਜਿਹੜਾ ਮਨੁੱਖ ਜਨਮ ਧਾਰਿਆ ਸਫਲ ਹੋ ਜਾਏਗਾ। ਸੁਨੇ ਰਾਏ ਕੇ ਬੈਨ ਉਦਾਰਾ, ਇਸ ਤਰ੍ਹਾਂ ਜਿਹੜੇ ਸ੍ਰੇਸ਼ਟ ਬਚਨ ਰਾਏ ਬੁਲਾਰ ਦੇ ਮਹਾਰਾਜ ਨੇ ਸੁਣੇ। ਸੁਖ ਸਾਗਰ ਮੁਖ ਬਚਨ ਉਚਾਰਾ, ਜੋ ਸੁਖਾਂ ਦੇ ਸਮੁੰਦਰ ਸਤਿਗੁਰੂ ਉਹਨਾਂ ਨੇ ਉਹ ਮੁਖੋਂ ਬਚਨ ਕਿਹਾ। ਭੋਜਨ ਕੀ ਬਿਦ ਦੀਨ ਬਤਾਈ, ਜਿਹੜਾ ਅਸਲੀ ਭੋਜਨ ਆ ਉਹਦੀ ਵਿਧੀ ਸਤਿਗੁਰਾਂ ਨੇ ਦੱਸ ਦਿੱਤੀ। ਜਿਹ ਤੇ ਸ਼ੁਭ ਪਦਵੀ ਨਰ ਪਾਈ, ਜਿਸ ਭੋਜਨ ਦੇ ਕਰਕੇ ਮਨੁੱਖ ਜਿਹੜੀ ਚੰਗੀ ਪਦਵੀ ਆ ਇਹ ਪਾ ਲੈਂਦਾ ਹੈ, ਸਭ ਤੋਂ ਉੱਤਮ ਅਹੁਦਾ ਅਸਲੀ ਜਿਹੜਾ ਰੁਤਬਾ ਉਹਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਜਿਹੜਾ ਅਸਲੀ ਯਥਾਰਥ ਭੋਜਨ ਹੈ ਉਹਦੇ ਸੰਬੰਧ ਵਿੱਚ ਮਹਾਰਾਜ ਨੇ ਸ਼ਬਦ ਵਿਚਾਰਨ ਕਰਕੇ ਪਰਮਾਰਥ ਦੀ ਵਿਚਾਰ ਦੱਸੀ। ਉਹ ਜਿਵੇਂ ਵੀ ਆਪ ਜੀ ਨੇ ਮੁੱਖ ਤੋਂ ਕੋਈ ਸ਼ਬਦ ਉਚਾਰਨ ਕਰਕੇ ਕਿਹਾ ਸੀ, ਉਹ ਜਿਹੜਾ ਪ੍ਰਸੰਗ ਹੈ ਸਮਾਂ ਨਹੀਂ ਇਜਾਜ਼ਤ ਦਿੰਦਾ, ਜਿਸ ਕਰਕੇ ਉਹ ਇੱਥੇ ਆਪਾਂ ਰਹਿਣ ਦਿੰਦੇ। ਬਾਕੀ ਰਹਿੰਦਾ ਪ੍ਰਸੰਗ ਭੋਜਨ ਦੇ ਸੰਬੰਧ ਵਿੱਚ ਜੋ ਆਪ ਜੀ ਨੇ ਬਚਨ ਕਹੇ ਉਹ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ, ਸਮਾਂ ਪੂਰਵ ਜਾ ਰਿਹਾ ਇਸ ਕਰਕੇ ਇੱਥੇ ਹੀ ਸਮਾਪਤੀ ਹੈ ਜੀ। ਸੁਨੇ ਰਾਏ ਕੇ ਬੈਨ ਉਦਾਰਾ, ਸੁਖ ਸਾਗਰ ਮੁਖ ਬਚਨ ਉਚਾਰਾ, ਭੋਜਨ ਕੀ ਬਿਦ ਦੀਨ ਬਤਾਈ, ਜਿਹ ਤੇ ਸ਼ੁਭ ਪਦਵੀ ਨਰ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵੇ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਹੇ ਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰ ਉਤਾਰਨ ਹਾਰ। ਤੂੰ ਠਾਕੁਰ ਤੂੰ